ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਚਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਬਾਨੀ ਬਰਦਾਨੀ ਸੁਮਤ ਗੁਣ ਖਾਨੀ ਸੁਖ ਮੂਰ ਕਲਿਆਣੀ ਰਾਨੀ ਜਗਤ ਮਾਨੀ ਕਾਵ ਪਗ ਤੂਰ ਬਾਨੀ ਬਰਦਾਨੀ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀ ਮਾਨਸਾ ਜਿਹੜੇ ਹੈ ਅਦਬ ਸਤਿਕਾਰ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਦਾ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਹੋ ਰਿਹਾ ਸੀ। ਆਓ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹਨ। ਸੰਗਤ ਰੂਪ ਜੁੜ ਕੇ ਸਤਿਗੁਰੂ ਦੀ ਹਜ਼ੂਰੀ ਵਿਖੇ ਸਵਾਏਮਾਨ ਹੋ ਕੇ ਕੀਰਤਨ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਜੋ ਲੜੀਵਾਰ ਵਿੱਚ ਹੀ ਪ੍ਰਾਰੰਭ ਹੈ। ਆਪਾਂ ਨੂੰ ਕੀਰਤਨ ਤੋਂ ਬਾਅਦ ਸਰਵਣ ਕਰਦੇ ਹਾਂ। ਪਿੱਛੇ ਜਿੱਥੇ ਪ੍ਰਸੰਗ ਛੱਡਿਆ ਸੀ ਉੱਥੇ ਅੱਜ ਅੱਗੇ ਪ੍ਰਾਰੰਭ ਕਰ ਰਹੇ ਹਾਂ। ਪਿੱਛੇ ਪ੍ਰਸੰਗ ਆਇਆ ਹੈ ਜਿਵੇਂ ਜਗਨਨਾਥ ਉੜੀਸੇ ਵਿੱਚ ਜੋ ਕ੍ਰਿਸ਼ਨ ਭਗਵਾਨ ਦਾ ਸੋਹਣਾ ਮੰਦਿਰ ਬਣਿਆ ਹੋਇਆ, ਇੱਥੇ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਸਨ। ਜੇ ਇੱਥੇ ਕੋਈ ਆਪ ਜੀ ਨੇ ਕੌਤਕ ਕੀਤਾ, ਆਰਤੀ ਵਿੱਚ ਸ਼ਾਮਿਲ ਨਹੀਂ ਹੋਏ ਸੀ, ਖੜਿਆ ਨਹੀਂ ਹੋਏ ਸੀ, ਪੰਡਿਆਂ ਦੇ ਕਹਿਣ ਤੋਂ ਆਪ ਜੀ ਨੇ ਅਸਲੀ ਆਰਤੀ ਦਾ ਵਰਣਨ ਕੀਤਾ ਵੀ ਜੋ ਮਹਾਨ ਜਿਵੇਂ ਵਾਹਿਗੁਰੂ ਦੀ ਆਰਤੀ ਵੀ ਮਹਾਨ ਉਹ ਹਰ ਸਮੇਂ ਹੀ ਹੋ ਰਹੀ ਹੈ। ਇਸੇ ਤਰ੍ਹਾਂ ਇੱਥੋਂ ਦੇ ਲੋਕਾਂ ਨੂੰ ਪਾਣੀ ਦੀ ਬੜੀ ਭਾਰੀ ਦਿੱਕਤ ਸੀ, ਘਾਟ ਸੀ। ਉਸ ਸਮੁੰਦਰ ਦੇ ਕਿਨਾਰੇ ਉੱਪਰ ਬੈਠਿਆਂ ਬੇਨਤੀ ਕਰਨ ਤੋਂ ਆਪ ਜੀ ਨੇ ਹੱਥ ਵਿੱਚ ਸੋਟਾ ਜਿਹਾ ਲੈ ਕੇ ਧਰਤੀ ਵਿੱਚ ਮਾਰਿਆ ਸੀ ਜਿੱਥੋਂ ਸੋਮਾ ਫੁੱਟ ਪਿਆ ਸੀ। ਰੋ ਲੋਕਾਂ ਦੇ ਸਹੂਲਤ ਵਾਸਤੇ ਉਹਨੂੰ ਜਿਵੇਂ ਬੋਲੀ ਹੁੰਦੀ ਹੈ, ਟੋਆ ਜਿਹਾ ਪੁੱਟ ਲਿਆ, ਡੂੰਘਾ ਕਰ ਲਿਆ, ਹੁਣ ਤੱਕ ਵੀ ਉਸ ਅਸਥਾਨ ਤੋਂ ਜਿਹੜਾ ਮਿੱਠਾ ਜਲ ਹੈ ਉਹਦਾ ਚਸ਼ਮਾ ਸੋਮਾ ਫੁੱਟ ਰਿਹਾ ਹੈ। ਜ਼ਿਆਦਾ ਲੋਕ ਉੱਥੇ ਜਲ ਦੀ ਵਰਤੋਂ ਕਰਦੇ ਹੈ। ਹੋਰ ਸਮੁੰਦਰ ਦਾ ਪਾਣੀ ਸਾਰਾ ਕੌੜਾ ਕਸੈੜਾ ਹੈ। ਗੁਰੂ ਮਹਾਰਾਜ ਨੇ ਜਿਹੜਾ ਆਪਣੇ ਪਿੱਤਰ ਹੱਥਾਂ ਨਾਲ ਸੁੱਟਾ ਜਿਹਾ ਲੈ ਕੇ ਮਾਰਿਆ ਧਰਤੀ ਵਿੱਚ, ਉੱਥੋਂ ਮਿੱਠਾ ਜਲ ਨਿਕਲ ਰਿਹਾ ਹੈ। ਜਿਵੇਂ ਨਾਨਕ ਜੀ ਰਾਵ ਵਿਖੇ ਆਪ ਜੀ ਨੇ ਚਰਨਾਂ ਦੀ ਖੜਾਮ ਜੀ ਮਾਰੀ ਸੀ, ਉੱਥੇ ਹੀ ਉਹ ਪਹਾੜ ਵਿੱਚੋਂ ਪਾਣੀ ਕੱਢ ਦਿੱਤਾ ਸੀ। ਉਹ ਵੀ ਚਸ਼ਮਾ ਅੱਜ ਤੱਕ ਉਸੇ ਤਰ੍ਹਾਂ ਚੱਲ ਰਿਹਾ ਹੈ। ਸੰਗਤਾਂ ਦਰਸ਼ਨ ਕਰਦੀਆਂ, ਚੱਲ ਸਕਦੀਆਂ ਹਨ, ਇਸੇ ਤਰ੍ਹਾਂ ਯਾਤਰਾ ਕਰਕੇ ਲਾਭ ਲੈਂਦੀਆਂ ਹਨ। ਜਿੱਥੇ ਬਾਬਾ ਪੈਰ ਤੇਰਾ ਪੂਜਾ ਆਸਣ ਸਥਾਪਨ ਸੋਆ, ਜਿੱਥੇ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਚਰਨ ਰੱਖੇ ਹਨ, ਉਹ ਪੂਜਾ ਯੋਗ ਆਸਣ ਹੋ ਅਸਥਾਨ ਹੋ ਗਿਆ ਹੈ। ਇਸ ਤਰ੍ਹਾਂ ਫਿਰ ਜਿਵੇਂ ਆਪ ਜੀ ਨੂੰ ਕਲਯੁਗ ਆ ਕੇ ਮਿਲਿਆ, ਉਹਦੇ ਨਾਲ ਜਿਵੇਂ ਬਚਨ ਵਿਚਾਰ ਵਿਹਾਰ ਹੋਏ, ਰਾਜ ਭਾਗ ਦੇ ਸੰਬੰਧ ਵਿੱਚ ਮਹਾਰਾਜ ਨੇ ਪੁੱਛਿਆ ਵੀ ਕਿਹੋ ਜਿਹਾ ਤੇਰਾ ਰਾਜ ਭੋਗ ਹੋਊਗਾ। ਜਿਵੇਂ ਇਸਨੇ ਆਪਣੀ ਫੌਜ ਦੱਸੀ ਵੀ ਹੱਥੀਆਂ ਵਾਲੀ ਹੈ, ਰਥਾਂ ਵਾਲੀ ਹੈ, ਘੋੜਿਆਂ ਵਾਲੀ ਹੈ, ਪੈਦਲ ਹੈ, ਉਹ ਸਾਰੇ ਪ੍ਰਸੰਗ ਆਪਾਂ ਸੁਣੀਏ। ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਠੀਕ ਹੈ, ਜੇ ਤੂੰ ਵੀ ਸਰਦਾਰ ਹੈ, ਤੇਰੀ ਹਕੂਮਤ ਹੈ। ਜਦੋਂ ਕੋਈ ਸਰਦਾਰ ਹਕੂਮਤ ਦੇ ਨਸ਼ੇ ਵਿੱਚ ਆ ਕੇ ਗੁਨਾਹ ਬਜਰ ਪਾਪ ਕਰਦਾ ਹੁੰਦਾ, ਫਿਰ ਆਖਰੀ ਨੌਕਰਾਂ ਦੇ ਹੱਥੋਂ ਉਹਨਾਂ ਦੇ ਹੱਥੋਂ ਹੀ ਮਰਦਾ ਹੁੰਦਾ ਸੀ। ਵਾਹਿਗੁਰੂ ਦੇ ਸੇਵਕ ਹੈ, ਫਿਰ ਸਾਡੇ ਹੱਥੇ ਤੇਰਾ ਮਰਨਾ ਹੋਊਗਾ, ਅਸੀਂ ਤੰਗ ਕਰਾਂਗੇ। ਕਹਿੰਦਾ ਜੀ ਇਸੇ ਕਰਕੇ ਤਾਂ ਤੁਹਾਡੀ ਚਰਨ ਸ਼ਰਨ ਆਇਆ ਹਾਂ। ਜਿਵੇਂ ਤੁਹਾਡਾ ਪਹਿਲਾ ਹੁਕਮ ਸੀ ਉਹ ਸੰਸਾਰ ਮੈਂ ਕਰ ਰਿਹਾ, ਹੁਣ ਜਿਵੇਂ ਹੁਣ ਹੋਏਗਾ ਉਸੇ ਤਰ੍ਹਾਂ ਹੋਏਗਾ। ਮਹਾਰਾਜ ਕਹਿੰਦੇ ਵੀ ਜਿੱਥੇ ਸਾਡਾ ਸਿੱਖ ਹੋਵੇ, ਪ੍ਰੇਮ ਨਾਲ ਭਗਤੀ ਕਰਦਾ ਹੋਵੇ, ਸੱਚ ਬੋਲੇ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਾ ਹੋਵੇ, ਸਾਰ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦਾ ਹੋਵੇ, ਉਹਦੇ 'ਤੇ ਨਹੀਂ ਤੂੰ ਆਪਣਾ ਕੋਈ ਵੀ ਸਿੱਕਾ ਜਿਹਾ ਚਲਾਉਣਾ, ਉਹਨੂੰ ਨਹੀਂ ਤੰਗ ਕਰਨਾ ਹੈ। ਇਸਨੇ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਡੀ ਜਿਹੜੀ ਸੰਗਤ ਹੈ, ਜੋ ਸਹੀ ਮਾਇਨਿਆਂ ਵਿੱਚ ਕਹੂਗੀ, ਉਹਨਾਂ ਦੇ ਨੇੜੇ ਤੇੜੇ ਨਹੀਂ ਜਾਊਂਗਾ। ਆਹ ਜਿਹੜੇ ਕੋਈ ਡੰਬੀ ਪਖੰਡੀ ਜੇ ਹੈ, ਉਹਨਾਂ ਨੂੰ ਮੈਂ ਬਹੁਤ ਤੰਗ ਕਰੂੰ, ਬੜੀ ਭੰਡੀ ਬਦਨਾਮੀ ਕਰਾਊਂਗਾ। ਤੁਹਾਡੇ ਬਚਨਾਂ ਨੂੰ ਜਿਹੜੇ ਸਿੱਖ ਕਮਾਉਣਗੇ, ਉਹਨਾਂ ਉੱਪਰ ਮੇਰਾ ਕੋਈ ਵੱਸ ਨਹੀਂ ਚੱਲੇਗਾ। ਇਸ ਤਰ੍ਹਾਂ ਇਹ ਬਾਰਾਂ ਨੂੰ ਭੇਟਾ ਦੇ ਕੇ, ਬਰ ਲੈ ਕੇ, ਚਰਨਾਂ ਉੱਪਰ ਸੀਸ ਰੱਖ ਕੇ ਵੀਰੇ ਵਿਦਿਆ ਹੋ ਗਿਆ ਸੀ। ਇਹ ਸਾਰਾ ਪ੍ਰਸੰਗ ਸੰਗਰੂਰ ਦੇ ਸ਼ਹਿਰ ਤੋਂ ਬਾਹਰ ਬਾਹਰ ਨੇੜੇ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਿਆ ਹੋਇਆ, ਸਵਾਏ ਮਾਨ ਬਹੁਤ ਸੁੰਦਰ ਸਥਾਨ ਹੈ, ਇੱਥੇ ਸਾਰਾ ਪ੍ਰਸੰਗ ਹੋਇਆ ਸੀ। ਕਵੀ ਜੀ ਨੇ ਇਹ ਜਗਨਨਾਥ ਮੰਦਰ ਦੇ ਨਾਲ ਹੀ ਇਸ ਨੂੰ ਜੋੜ ਦਿੱਤਾ ਹੈ। ਇਹ ਜਿਵੇਂ ਪ੍ਰਸੰਗ ਆਪਾਂ ਦੋਵੇਂ ਸੁਣੇ, ਉਹ ਲਾਹਾ ਲਿਆ ਹੈ। ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ, ਇੱਥੋਂ ਗੁਰੂ ਮਹਾਰਾਜ ਚੱਲ ਕੇ ਹੋਰ ਥਾਂ 'ਤੇ ਗਏ, ਮੁਨਾਫਕ ਦੇਸ਼ ਵਿੱਚ ਚਲੇ ਗਏ। ਉੱਥੋਂ ਦੇ ਲੋਕਾਂ ਨੂੰ ਜਿਵੇਂ ਮਹਾਰਾਜ ਨੇ ਭਾਵ ਭਗਤੀ ਵਾਲੇ ਬਣਾਇਆ, ਸਿੱਖੀ ਬਖਸ਼ੀ, ਧਰਮ ਦੀ ਕਿਰਤ ਕਰਕੇ ਬਣ ਸਕਣਾ, ਆਏ ਗਏ ਸਾਧੂ ਸੰਤ ਦੀ ਸੇਵਾ ਕਰਨੀ, ਅਤੇ ਇਸ ਤਰ੍ਹਾਂ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਣਾ ਜਪਾਉਣਾ, ਕੋਈ ਇੱਛਾ ਹੋਵੇ ਫਿਰ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰ ਲੈਣੀ। ਇਸ ਤਰ੍ਹਾਂ ਸਭ ਉਪਦੇਸ਼ ਦਿੱਤਾ ਆਪ ਜੀ ਨੇ। ਉਹ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਚਲਾਉਂਦਾ ਪਰ ਮਿਲ ਕੇ ਸੁਣੀਏ ਜੀ। ਬਾਨੀ ਬਰਦਾਨੀ ਸੁਮਤ ਇਹ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਜੀ ਜੋ ਇਹ ਸਵੱਛ ਬੁੱਧੀ ਹੈ ਜਾਂ ਕਵਿਤਾ ਦੀ ਦਾਤੀ ਸ਼ਕਤੀ ਹੈ ਉਹਦਾ ਮੰਗਲ ਕਰ ਰਿਹਾ। ਜਿਹੜੀ ਇਹ ਬਾਣੀ ਹੈ ਕਵਿਤਾ ਦੀ ਦਾਤੀ ਹੈ ਇਹ ਸ੍ਰੇਹ ਮੱਠ ਦੀ ਕਹਿੰਦੇ ਵਰ ਦੇਣ ਵਾਲੀ ਹੈ ਜਾਂ ਵਰ ਦੇਣ ਵਾਲੀ ਹੈ ਤੇ ਸ੍ਰੇਸ਼ਟ ਮਤ ਬਖਸ਼ਣ ਵਾਲੀ ਹੈ। ਗੁਣ ਖਾਨੀ ਸੁਖ ਮੂਰ ਗੁਣਾਂ ਦੀ ਤਾਂ ਗਾਣ ਹੀ ਹੈ ਤੇ ਸੁਖਾਂ ਦਾ ਤਾਂ ਮੁੱਢ ਹੀ ਹੈ ਸੁਖਾਂ ਦਾ ਕਾਰਨ ਹੈ ਇਸ ਵਿੱਚੋਂ ਹੀ ਸੁਖ ਪੈਦਾ ਹੁੰਦੇ ਹਨ। ਕਲਿਆਣੀ ਰਾਣੀ ਜਗਤ ਇਸ ਤਰ੍ਹਾਂ ਕਹਿੰਦੇ ਕਲਿਆਣ ਕਰਨ ਵਾਲੀ ਮੁਕਤੀ ਕਰਨ ਵਾਲੀ ਹੈ ਸੰਸਾਰ ਦੀ ਮਹਾਰਾਣੀ ਰੂਪ ਹੈ। ਮਾਨੀ ਕਾਵ ਪਗ ਧੂਰ ਇਸ ਕਰਕੇ ਕਵੀਆਂ ਨੇ ਇਹਦੇ ਚਰਨਾਂ ਦੀ ਧੂੜ ਨੂੰ ਬੜਾ ਪਰਮਾਨਿਆ ਸਤਿਕਾਰ ਦਿੱਤਾ ਹੈ ਉਹਦੇ ਚਰਨਾਂ ਦੀ ਧੂੜ ਨੂੰ ਮੱਥੇ 'ਤੇ ਲਾਉਂਦੇ ਹਨ। ਇਹ ਜੋ ਕਵੀਆਂ ਦਾ ਸੰਕੇਤ ਉਹਨ ਸੰਸਾਰ ਮੰਗਲ ਹੈ ਅੰਤਰੀ ਰੂਪ ਦੇ ਵਿੱਚ ਪਰਮਾਰਥ ਰੂਪ ਵਿੱਚ ਵੀ ਬਾਣੀ ਗੁਰਬਾਣੀ ਜਿਹੜੀ ਹੈ ਤੁਰਕੀ ਬਾਣੀ ਸੱਚ ਕੀ ਬਾਣੀ ਹੈ ਇਹ ਪਰ ਨੂੰ ਦੇਣ ਵਰਾਂ ਨੂੰ ਦੇਣ ਵਾਲੀ ਹੈ ਅਤੇ ਜਿਹੜੀ ਸ੍ਰੇਸ਼ਟ ਮਤ ਹੈ ਆਤਮ ਵਿਸ਼ਣੀ ਬੁੱਧ ਹੈ ਉਹਨੂੰ ਬਖਸ਼ਣ ਵਾਲੀ ਹੈ। ਗੁਣ ਖਾਨੀ ਸੁਖ ਮੂਰ ਜਿਹੜੀ ਗੁਰਬਾਣੀ ਗੁਣਾਂ ਦੀ ਤਾਂ ਖਾਣ ਹੀ ਹੈ ਇਸੇ ਤਰ੍ਹਾਂ ਜਿਹੜਾ ਸੁੱਖਾਂ ਦਾ ਮੁੱਢ ਹੈ ਉਹ ਸੁੱਖਾਂ ਦਾ ਕਾਰਨ ਕੀ ਹੈ ਬ੍ਰਹਮ ਗਿਆਨ ਹੈ ਪਰਮੇਸ਼ਰ ਦਾ ਗਿਆਨ ਹੈ ਉਹ ਸੁੱਖਾਂ ਦਾ ਜਿਹੜਾ ਕਾਰਨ ਵਾਹਿਗੁਰੂ ਦਾ ਗਿਆਨ ਉਹ ਬਖਸ਼ਣ ਵਾਲੀ ਹੈ। ਕਲਿਆਣੀ ਰਾਣੀ ਜਗਤ ਇਸ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਜਿਹੜੀ ਰਾਣੀ ਕੀ ਹੈ ਬ੍ਰਹਮ ਵਿਦਿਆ ਦਾ ਉਹਦਾ ਰਾਣੀ ਕੀ ਹੈ ਪ੍ਰਕਾਸ਼ ਕਰਕੇ ਕਲਿਆਣੀ ਕੀ ਮੁਕਤ ਕਰਨ ਵਾਲੀ ਹੈ। ਕਲਿਆਣੀ ਰਾਣੀ ਜਗਤ ਸੰਸਾਰ ਦੇ ਵਿੱਚ ਬ੍ਰਹਮ ਵਿਦਿਆ ਦਾ ਰਾਣੀ ਕੀ ਹੈ ਪ੍ਰਕਾਸ਼ ਕਰਕੇ ਕਲਿਆਣੀ ਮੁਕਤ ਕਰਨ ਵਾਲੀ ਹੈ। ਮਾਨੀ ਕਾਵ ਪਗ ਧੂਰ ਇਸ ਕਰਕੇ ਜਿਹੜੇ ਕਵੀ ਲੋਕ ਹਨ ਉਹਨਾਂ ਨੇ ਜੋ ਗੁਰਬਾਣੀ ਦੇ ਸ਼ਬਦ ਰੂਪ ਚਰਨ ਹਨ ਉਹਨਾਂ ਦੇ ਸਧਾਰਨ ਰੂਪ ਜਿਹੜੇ ਧੂੜ ਹੈ ਉਹਨੂੰ ਮੰਨਿਆ ਹੈ ਸਿਧਾਂਤ ਨੂੰ ਸਤਿਕਾਰ ਦਿੱਤਾ ਹੈ। ਸ੍ਰੀ ਬਾਲਾ ਸੁੰਦਰ ਵਾਚ ਰਸਾਵਲ ਛੰਦ ਚੱਲੇ ਫੇਰ ਆ ਗਏ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਹ ਗੁਰੂ ਅੰਗਦ ਸਾਹਿਬ ਜੀ ਫਿਰ ਅੱਗੇ ਚੱਲ ਪਏ ਦਿਖੇ ਪਾਪ ਭਾਗੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਪਾਪ ਦੌੜ ਜਾਂਦੇ ਹਨ। ਮਹਾਦਾਨ ਦਾਤਾ ਮਹਾਨ ਜੋ ਬ੍ਰਹਮ ਗਿਆਨ ਹੈ ਉਹਦੇ ਦਾਨ ਦੇ ਦਾਤਾ ਹਨ। ਸਭ ਲੋਕ ਖਿਆਤਾ ਸਾਰੇ 14 ਲੋਕਾਂ ਵਿੱਚ ਹੀ ਖਿਆਤਾ ਕੀ ਇਹ ਪ੍ਰਗਟ ਪ੍ਰਸਿੱਧ ਹਨ। ਸੁਭੈ ਸੰਗ ਦੋ ਭਾਈ ਬਾਲਾ ਜੀ ਕਹਿੰਦੇ ਹਨ ਮੈਂ ਤੇ ਭਾਈ ਮਰਦਾਨਾ ਜੀ ਦੋਵੇਂ ਨਾਲ ਸੋਭਦੇ ਵੱਡੇ ਭਾਗ ਜੋ ਇਹਨਾਂ ਦੇ ਦੋਹਾਂ ਦੇ ਸਾਡੇ ਵੱਡੇ ਭਾਗ ਹਨ। ਆਇਓ ਏਕ ਗ੍ਰਾਮ ਭਾਈ ਬਾਲਾ ਜੀ ਕਹਿੰਦਿਆਂ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸਾਹਿਬ ਜੀ ਨੂੰ ਅੱਗੇ ਇੱਕ ਪਿੰਡ ਆ ਗਿਆ ਪਿੱਛੋਂ ਗਿਆਨ ਧਾਮ ਗਿਆਨ ਦੇ ਘਰ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੇ ਉਹ ਨਗਰ ਵੇਖਿਆ ਹੈ ਤਹਾਂ ਬ੍ਰਿਸ਼ ਹੇਰਾ ਆ ਪਿੰਡ ਤੋਂ ਬਾਹਰ ਬਾਹਰ ਇੱਕ ਦਰਖਤ ਦੇਖਿਆ ਹੈ ਤਹਾਂ ਕੀਨ ਡੇਰਾ ਦਰਖਤ ਦੇ ਹੇਠ ਹੀ ਆਪ ਜੀ ਨੇ ਡੇਰਾ ਕਰ ਲਿਆ ਟਿਕਾਣਾ ਕਰ ਲਿਆ ਹੈ ਇੱਕ ਡੂਮ ਆਇਓ ਉੱਥੇ ਦਰਖਤ ਦੇ ਹੇਠ ਬੈਠਿਆਂ ਬੈਠਿਆਂ ਸਤਿਗੁਰੂ ਕੋਲ ਇੱਕ ਮਰਾਸੀ ਆ ਗਿਆ ਹੈ ਸ਼ੁਦਾ ਤੇ ਦੁਖਾਇਓ ਜੋ ਭੁੱਖ ਨੇ ਬਹੁਤ ਤੰਗ ਕੀਤਾ ਦੁਖੀ ਕੀਤਾ ਹੋਇਆ ਸੀ ਕਹੇ ਬੈਨ ਐਸੇ ਉਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਇਸ ਤਰ੍ਹਾਂ ਦੇ ਬਚਨ ਕਹੇ ਹਨ ਪਿਖੋਂ ਭੂਪ ਜੈਸੇ ਤੁਹਾਨੂੰ ਮਹਾਰਾਜ ਜਿਵੇਂ ਬਹੁਤ ਵੱਡਾ ਕੋਈ ਪਾਤਸ਼ਾਹ ਹੁੰਦਾ ਰਾਜਾ ਮਹਾਰਾਜਾ ਹੁੰਦਾ ਉਹਨਾਂ ਵਰਗਾ ਵੇਖਦਾ ਕਛੂ ਦੇਹ ਪਿੱਛਾ ਕਰਕੇ ਮੈਨੂੰ ਵੀ ਮਹਾਰਾਜ ਕੋਈ ਨਾ ਕੋਈ ਭਿਕਸ਼ਾ ਇੱਛਾ ਦੇਵੋ ਕਰੋ ਪੂਰ ਇੱਛਾ ਮੇਰੇ ਮਨ ਦੀ ਇੱਛਾ ਵੀ ਪੂਰੀ ਕਰ ਦੇ ਉਦਾਰੀ ਦਿਦਾਰੀ ਆਪ ਜੀ ਦੇ ਜਿਹੜੇ ਦੀਦਾਰ ਹਨ ਦਰਸ਼ਨ ਬਹੁਤ ਸ੍ਰੇਸ਼ਟ ਹਨ ਅਸ਼ੋਕੀ ਲਿਲਾਰੀ ਆਪ ਜਿਹੜਾ ਮੱਥਾ ਹੈ ਉਹ ਤਾਂ ਸ਼ੋਕਾਂ ਤੋਂ ਰਹਿਤ ਕਰਨਾ ਪ੍ਰਸੰਨਤਾ ਬਖਸ਼ਣ ਵਾਲਾ ਸੁਣਿਓ ਸਰੋਨ ਬੈਨ ਭਾਈ ਬਾਲਾ ਜੀ ਕਹਿੰਦੇ ਉਸ ਮਰਾਸੀ ਦੇ ਜਦੋਂ ਗੁਰੂ ਮਹਾਰਾਜ ਨੇ ਬਚਨ ਕੰਨਾਂ ਵਿੱਚ ਸੁਣੇ ਦਯਾਵਾਨ ਨੈਨ ਇਹਨਾਂ ਦੇ ਨੇਤਰ ਦੇ ਨੇਤਰਾਂ ਦੇ ਵਿੱਚ ਬੜਾ ਭਾਰੀ ਦਇਆ ਹੈ ਦਇਆ ਵਾਲੇ ਨੇਤਰਾਂ ਵਾਲੇ ਹਨ ਜੋ ਸਤਿਗੁਰੂ ਦਿਪੈ ਰੂਪ ਸੋਭਾ ਜਿਨ੍ਹਾਂ ਦਾ ਕਹਿੰਦੇ ਜਿਹੜਾ ਸੋਹਣਾ ਸਰੂਪ ਉਹਦੀ ਸੋਭਾ ਪ੍ਰਕਾਸ਼ ਦੀ ਹੈ ਕਵੀ ਚਿੱਤ ਲੋਭਾ ਹਾਂ ਕਵੀ ਜੀ ਕਹਿੰਦਾ ਐਸੇ ਗੁਰੂ ਨਾਨਕ ਸਾਹਿਬ ਦੇ ਰੂਪ ਨੂੰ ਦੇਖ ਕੇ ਕਵੀ ਦਾ ਚਿੱਤ ਵੀ ਮੇਰਾ ਲੁਹਾਏ ਮਾਨ ਹੋ ਰਿਹਾ ਭਨੇ ਬੈਨ ਐਸੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਮਰਾਸੀ ਤਾਂ ਹੀ ਬਚਨ ਕਹੇ ਸੁਦਾਸਾਨ ਜੈਸੇ ਇਸ ਤਰ੍ਹਾਂ ਕਹਿੰਦੇ ਅੰਮ੍ਰਿਤ ਹੁੰਦਾ ਅੰਮ੍ਰਿਤ ਵਰਗੇ ਕਹੇ ਬਚਨ ਜੋ ਹੈ ਮੂਲ ਸਾਖੀ ਕਹਿੰਦੇ ਵੀ ਮਰਾਸੀ ਆ ਉਹ ਜਿਹੜਾ ਮੁੱਢ ਦਾ ਦਰਖਤ ਦਾ ਮੂਲ ਕੀ ਹੈ ਮੁੱਢ ਹੈ ਤਹਾਂ ਦੇਖ ਆਂਖੀ ਉਹ ਆਪਾਂ ਆਪਣੀਆਂ ਅੱਖਾਂ ਨਾਲ ਕਹਿੰਦੇ ਤੂੰ ਚਾਚੀ ਮੇਰ ਕੇ ਦਰਖਤ ਦੇ ਮੁੱਢ ਵਾਲੀ ਤੱਕ ਜੋ ਚਾਹੋ ਸੋ ਪਾਵੈ ਜਿਹੜਾ ਵੀ ਚਾਹੇਗਾ ਉਹੀ ਕਹਿੰਦੇ ਉਹ ਦਰਖਤ ਦੇ ਮੁੱਢ ਵਿੱਚੋਂ ਤੂੰ ਪਾ ਲਵੇਗਾ ਸੰਸਾ ਦੇ ਬਾਵੈ ਬਿਨਾਂ ਸੰਸੇ ਤੋਂ ਤੈਨੂੰ ਉਹੀ ਦਵਾ ਦਿਆਂਗੇ ਗਯੋ ਡੂਮ ਧਾਈ ਹਾਂ ਮਰਾਸੀ ਕਹਿੰਦੇ ਮਹਾਰਾਜ ਤੋਂ ਸੁਣ ਕੇ ਦੌੜ ਕੇ ਗਿਆ ਉਹ ਦਰਖਤ ਦੇ ਮੁੱਢ ਵੱਲ ਅਸ਼ਰਫੀ ਸੋ ਪਾਈ ਮਨ ਵਿੱਚ ਇੱਛਾ ਸੀ ਵੀ ਜੇ ਸੋਨੇ ਦੀ ਸੋਨੇ ਦੀ ਮੋਹਰ ਮਿਲੇ ਨਾ ਫੇਰ ਗੱਲ ਹੈ ਤੇ ਉਹ ਦਰਖਤ ਦੇ ਮੁੱਢ ਦੇ ਵਿੱਚ ਆ ਕੇ ਕਹਿੰਦੇ ਸੋਨੇ ਦੀ ਮੋਹਰੇ ਮਰਾਸੀ ਨੇ ਪਾ ਲਈ ਲਈ ਸੁਖ ਪਾਇਓ ਹਾਂ ਇਸ ਤਰ੍ਹਾਂ ਕਹਿੰਦੇ ਉਹ ਮੋਹਰ ਲੈ ਕੇ ਬੜਾ ਇਹਨੇ ਸੁਖ ਪਾਇਆ ਹੈ ਜੰਗਰਾਮ ਆਇਓ ਫਿਰ ਆਪਣੇ ਪਿੰਡ ਵੱਲ ਕਹਿੰਦੇ ਚਲੇ ਆਇਆ ਸਭ ਕੋ ਸੁਣਾਇਓ ਸਾਰੇ ਨਗਰ ਦੇ ਲੋਕਾਂ ਨੂੰ ਕਹਿੰਦੇ ਸੁਣਾ ਸੁਣਾ ਕੇ ਕਹਿੰਦਾ ਇੱਕ ਸੰਤ ਆਇਓ ਬਾਹਰ ਬਾਹਰ ਦਰਖਤ ਦੇ ਹੇਠ ਇੱਕ ਸੰਤ ਆਇਆ ਬੜਾ ਤਕੜਾ ਜੋ ਚਾਹ ਸੋ ਦੇਈ ਜੋ ਵੀ ਚਾਹੀਏ ਉਹੀ ਦਿੰਦਾ ਹੈ ਉਦਾਰੰ ਬਡੇਈ ਬਹੁਤ ਤਕੜਾ ਸਖੀ ਦਾਤਾ ਹੈ ਸੁਣਿਓ ਸਰੋਨ ਬੈਨ ਜਦੋਂ ਨਗਰ ਦੇ ਲੋਕਾਂ ਨੇ ਕੰਨਾਂ ਵਿੱਚ ਮਰਾਸੀ ਤੋਂ ਬਚਨ ਸੁਣਿਆ ਹੁਤੇ ਦੀਨ ਜਾਨ ਜਿਹੜੇ ਕੋਈ ਪਿੰਡ ਦੇ ਵਿੱਚ ਗਰੀਬ ਲੋਕ ਸਨ ਗਏ ਤਾਹ ਤਾਈ ਸੁਣ ਕੇ ਕਹਿੰਦੇ ਉਸ ਤਰਫ ਨੂੰ ਦੌੜਦੇ ਗਏ ਬਿਰਾਜੈ ਜੇ ਚਾ ਜਾਹੀ ਜਿਸ ਜਗ੍ਹਾ ਤੇ ਗੁਰੂ ਮਹਾਰਾਜ ਕਹਿੰਦੇ ਉਹ ਬਿਰਾਜਮਾਨ ਹੈ ਸਵਾਏ ਮਾਨ ਹੈ ਦੋਹਰਾ ਜੋ ਜੋ ਜਾਚਹ ਆਏ ਨਰ ਜਿਹੜਾ ਜਿਹੜਾ ਪੁਰਸ਼ ਵੀ ਗਰੀਬ ਆ ਕੇ ਮੰਗਦਾ ਹੈ ਸੋ ਸੋ ਦੇਹ ਬਤਾਏ ਜਿਹੜਾ ਮੰਗਦਾ ਉਹ ਚੀਜ਼ ਮਹਾਰਾਜ ਕਹਿੰਦੇ ਦੱਸ ਦਿੰਦੇ ਕਿਹ ਸਥਾਨ ਕਿਹ ਤਰ ਤਰੇ ਕਿਸੇ ਨੂੰ ਕਹਿੰਦੇ ਵੀ ਫਲਾਨੇ ਤਾਂ ਉਹ ਚੀਜ਼ ਤੇਰੀ ਪਈ ਉੱਥੋਂ ਚੁੱਕ ਲਾ ਕਿਸੇ ਨੂੰ ਕਹਿੰਦੇ ਵੀ ਉਹ ਫਲਾਨੇ ਦਰਖਤ ਦੇ ਹੇਠ ਪਿਆ ਸਭ ਕੁਛ ਉਥੋਂ ਲੈ ਲੈ ਜਾਏ ਤਹਾਂ ਤੇ ਪਾਏ ਮਹਾਰਾਜ ਦਾ ਬਚਨ ਮੰਨ ਕੇ ਜਿੱਥੇ ਉਹ ਕਹਿੰਦੇ ਜਾਂਦਾ ਉੱਥੇ ਉਹੀ ਪਾ ਲੈਂਦਾ ਹੈ ਭਾਵ ਜਿਹੜਾ ਕੋਈ ਚੀਜ਼ ਮੰਗਦਾ ਉਹਨੂੰ ਕਹਿੰਦਾ ਵੀ ਤੂੰ ਫਲਾਨੇ ਥਾਂ ਤੋਂ ਲੈ ਲਾ ਉੱਥੋਂ ਮਿਲ ਜਾਊਗੀ ਤੇ ਜੇ ਦੂਜਾ ਕਹਿੰਦਾ ਮਹਾਰਾਜ ਮੈਨੂੰ ਆਹ ਚਾਹੀਦੀ ਮਹਾਰਾਜ ਕਹਿੰਦੇ ਉਹ ਦਰਖਤ ਦੇ ਹੇਠਾਂ ਮੁੱਢ ਵਿੱਚ ਪਈ ਉੱਥੋਂ ਤੂੰ ਲੈ ਲਾ ਹੈ ਜਿੱਥੇ ਉਹ ਜਾਂਦੇ ਉੱਥੇ ਉਹ ਪਾ ਲੈਂਦੇ ਉੱਥੇ ਸਭ ਕੁਛ ਮਿਲ ਜਾਂਦਾ ਉਹਨਾਂ ਨੂੰ ਰਸਾਵਲ ਛੰਦ ਜਸੰ ਦੇਸ਼ ਫੈਲਾ ਜਿਸ ਕਰਕੇ ਸਾਰੇ ਇਲਾਕੇ ਵਿੱਚ ਗੁਰੂ ਮਹਾਰਾਜ ਜਸ ਫੈਲ ਗਿਆ ਅਮੰਕੰ ਕਟੈਲਾ ਜਿਹੜੇ ਕਹਿੰਦੇ ਪਾਪਾਂ ਦੇ ਕੱਟਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਹਾਂ ਸੰਤ ਰੂਪਾ ਆਪੋ ਵਿੱਚ ਹੀ ਇਲਾਕੇ ਦੇ ਲੋਕ ਕਹਿੰਦੇ ਵੀ ਮਹਾਨ ਪੂਰਾ ਸੰਤ ਹੈ ਹੋਵੇ ਬੈਨ ਪੂਰਾ ਜੋ ਬਚਨ ਕਹਿੰਦੇ ਆ ਵੀ ਉਹ ਬਿਲਕੁਲ ਫੂਲਾਂ ਨੇ ਪੂਰਾ ਹੁੰਦਾ ਹੈ ਵੱਡੋ ਦੀਨ ਦਾਨੀ ਬਾਕੀ ਵੀ ਜਿਹੜਾ ਬੜਾ ਭਾਰੀ ਗਰੀਬ ਲੋਕ ਉਹਨਾਂ ਨੂੰ ਦੇਣ ਵਾਲਾ ਦਾਨੀ ਹੈ ਉਹ ਨਾ ਕੋਈ ਸਮਾਨੀ ਉਹਨਾਂ ਵਰਗਾ ਗਰੀਬਾਂ ਨੂੰ ਕੋਈ ਦੇਣ ਵਾਲਾ ਸਮਾਨ ਬਰਾਬਰ ਨਹੀਂ ਹੋ ਸਕਦਾ ਸੁਣਾ ਲੋਕ ਜੋ ਜਿਹੜਾ ਵੀ ਆ ਮਹਾਰਾਜ ਦਾ ਜਸ ਕੋਈ ਪੁਰਸ਼ ਸੁਣਦਾ ਹੈ ਪਿਖੈ ਧਾਇ ਸੋ ਉਹੀ ਦੌੜ ਲਾ ਕੇ ਜਿੱਥੇ ਜਿੱਥੇ ਮਹਾਰਾਜ ਬੈਠੇ ਉੱਥੇ ਜਾ ਵੇਖਦਾ ਜਾ ਦਰਸ਼ਨ ਕਰਦਾ। ਜਬ ਜਾਏ ਹੇਰੈ ਜਦੋਂ ਮਹਾਰਾਜ ਦੇ ਜਾ ਕੇ ਦਰਸ਼ਨ ਦੇਖਦਾ ਕਰਾਂ ਚਿੱਤ ਚੇਰੈ ਉਸੇ ਵੇਲੇ ਆਪਣੇ ਚਿੱਤ ਨੂੰ ਮਹਾਰਾਜ ਦਾ ਸੇਵਕ ਬਣਾ ਦਿੰਦਾ ਹੈ। ਭਈ ਭੀਰ ਭਾਰੀ ਇਸ ਤਰ੍ਹਾਂ ਕਹਿੰਦੇ ਇਲਾਕੇ ਵਿੱਚੋਂ ਆ ਕੇ ਲੋਕਾਂ ਦੀ ਬੜੀ ਭਾਰੀ ਭੀੜ ਹੋ ਗਈ ਹੈ। ਨਮੋ ਕੈ ਨਿਹਾਰੀ ਨਾਲੇ ਮਹਾਰਾਜ ਦੇ ਦਰਸ਼ਨ ਕਰਦੇ ਨਾਲੇ ਮੱਥੇ ਟੇਕਦੇ ਕਰਮ ਜੋਰ ਦੋ ਦੋਵੇਂ ਹੱਥ ਜੋੜ ਜੋੜ ਕੇ ਭਣੈ ਬੈਨ ਸੋਉ ਜਿਹੜੇ ਇਲਾਕੇ ਦੇ ਲੋਕ ਆ ਕੇ ਬਚਨ ਕਹਿੰਦੇ ਨਿਜੰ ਜੋ ਉਪਦੇਸਾ ਇਹ ਮਹਾਨ ਸੰਤ ਆਪਣਾ ਜੋ ਪਵਿੱਤਰ ਉਪਦੇਸ਼ ਹੈ ਕਰੋ ਸ਼ਾਂਤ ਬੇਸਾ ਇਹ ਸ਼ਾਂਤ ਸਰੂਪ ਬਾਰੇ ਸਾਨੂੰ ਬਖਸ਼ਣਾ ਕਰੋ ਜੀ। ਦੋਹਰਾ ਹੇਰਤ ਹੀ ਔਰ ਬਿਮਲ ਹੋਏ ਮਹਾਰਾਜ ਦੇ ਦਰਸ਼ਨ ਦੇਖਦਿਆਂ ਸਾਰੀ ਸਭ ਦੁਆਰੇ ਦਾ ਉੱਜਲ ਹੋ ਜਾਂਦਾ ਹੈ। ਗੁਰ ਦਰਸ਼ਨ ਪ੍ਰਤਾਪ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਐਸੇ ਹੀ ਤੇਜ ਪ੍ਰਤਾਪ ਹੈ। ਨਿਮਰ ਭਏ ਉਪਦੇਸ਼ ਲੈ ਹਾਂ ਇਸ ਤਰ੍ਹਾਂ ਨਿਮਰਤਾ ਸਹਿਤ ਹੋ ਗਏ ਸਭਨੇ ਉਪਦੇਸ਼ ਲੈ ਲਿਆ ਚਹਿਤ ਨਿਕੰਦਨ ਪਾਪ ਜਿੰਨੇ ਲੋਕ ਉਪਦੇਸ਼ ਲੈ ਕੇ ਆਪੋ ਆਪਣੇ ਪਾਪਾਂ ਨੂੰ ਕੱਟਣਾ ਚਾਹੁੰਦੇ ਹਨ ਰਸਾਵਲ ਛੰਦ ਸੁਣੀ ਦੀਨ ਤਾਈ ਜਦੋਂ ਉੱਥੋਂ ਦੇ ਲੋਕਾਂ ਦੀ ਤਾਈ ਸੁਣੀ ਭਾਵ ਨਿਮਰਤਾ ਦੇ ਬਚਨ ਸੁਣੇ ਹਨ ਦਇਆ ਹੇਰ ਆਈ ਉਹਨਾਂ ਲੋਕਾਂ ਵਾਲੀ ਦੇਖ ਕੇ ਮਹਾਰਾਜ ਦੇ ਹਿਰਦੇ ਵਿੱਚ ਦਇਆ ਆ ਗਈ ਦਲੰ ਕੰਜ ਨੈਨਾ ਇਹਨਾਂ ਦੇ ਕਵਲ ਦੇ ਪੱਤਰਿਆਂ ਵਰਗੇ ਚੌੜੇ ਨੇਤਰ ਹਨ ਭਨੇ ਸਾਰ ਬਹਿਨਾ ਆਪ ਜੀ ਨੇ ਬਹੁਤ ਹੀ ਸ੍ਰੇਸ਼ਟ ਬਚਨ ਉਹ ਲੋਕਾਂ ਨੂੰ ਕਹੇ ਹਨ ਕਰੋ ਸੰਤ ਸੇਵਾ ਮਹਾਰਾਜ ਕਹਿੰਦੇ ਵੀ ਆਏ ਗਏ ਸਾਧੂ ਸੰਤ ਦੀ ਤੁਸੀਂ ਸੇਵਾ ਕਰਿਆ ਕਰੋ ਜਪੋ ਨਾਮ ਦੇਵਾ ਪਰਮਾਤਮਾ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਹਿਰਦੇ ਨਾਉ ਧਾਰੋ ਜਪਦੇ ਜਪਦੇ ਨਾਮ ਨੂੰ ਹਿਰਦੇ ਵਿੱਚ ਵੀ ਟਿਕਾ ਲਓ ਵਿਕਾਰੰ ਨਿਵਾਰੋ ਹਿਰਦੇ ਵਿੱਚ ਜਿਹੜੇ ਕੋਈ ਮਾੜੇ ਫੁਰਨੇ ਮਾੜੇ ਵਿਕਾਰ ਉਹਨਾਂ ਨੂੰ ਨਿਵਰਤ ਕਰ ਦਿਓ ਖਤਮ ਕਰ ਦਿਓ ਚਿਤੰ ਕਾਲ ਕੀ ਜੈ ਦੂਜਾ ਵੀ ਜਿਹੜੀ ਮੌਤ ਹੈ ਉਹ ਹਮੇਸ਼ਾ ਯਾਦ ਰੱਖਿਆ ਕਰੋ ਦਿਨੰ ਦੇਹ ਚੀਜੈ ਇਹ ਜਿਹੜੀ ਦੇਹ ਹੈ ਇਹਨੇ ਦਿਨ ਦਿਨ ਕਰਕੇ ਅਖੀਰ ਇੱਕ ਦਿਨ ਨਾਸ ਹੋ ਜਾਣਾ ਹੈ ਪਦੰ ਕਉ ਪਖਾਰੇ ਇਸ ਤਰ੍ਹਾਂ ਉਪਦੇਸ਼ ਦੇ ਬਚਨ ਕਹਿ ਕੇ ਫਿਰ ਆਪਣੇ ਚਰਨ ਕਮਲ ਧੋਤੇ ਹਨ ਸੁਖੰ ਦੇਣ ਵਾਰੇ ਜੋ ਸੁਖ ਦੇਣ ਵਾਲੇ ਹਨ ਚਰਨ ਲਏ ਹੱਥ ਬਾਲਾ ਭਾਈ ਬਾਲਾ ਜੀ ਨੇ ਕਹਿੰਦੇ ਆਪਣੇ ਹੱਥਾਂ ਵਿੱਚ ਲੈ ਕੇ ਦਏ ਕਹਿ ਨਿਹਾਲਾ ਸਾਰਿਆਂ ਨੂੰ ਚਰਨਾਮਤ ਦਿੱਤੀ ਹੈ ਤੇ ਦੁੱਖਾਂ ਤੋਂ ਰਹਿਤ ਕਰ ਦਿੱਤਾ ਭਏ ਸਿੱਖ ਸੋ ਇਸ ਤਰ੍ਹਾਂ ਕਹਿੰਦੇ ਉਸ ਲੋਕੇ ਦੇ ਲੋਕ ਜਿਹੜੇ ਅਮਾਰਾ ਦੇ ਸਿੱਖ ਸਜ ਗਏ ਵੱਡੇ ਭਾਗ ਜੋ ਇਹਨਾਂ ਦੇ ਕੋਈ ਬਹੁਤ ਚੰਗੇ ਵੱਡੇ ਭਾਗ ਹਨ ਤੋਟਕ ਛੰਦ ਤਿਸ ਦੇਸ਼ ਨਰੇਸ਼ ਸੁਣਿਓ ਸਰਵਨ ਉਸ ਇਲਾਕੇ ਦਾ ਜਿਹੜਾ ਰਾਜਾ ਸੀ ਜਿਸ ਵੇਲੇ ਉਹਨੇ ਕੰਨਾਂ ਵਿੱਚ ਸੁਣਿਆ ਹੈ ਸਤ ਸੰਤ ਸਰੂਪ ਆਇਓ ਰਵਨ ਵੀ ਸਤ ਜਿਹੜਾ ਸਰੂਪ ਵਾਹਿਗੁਰੂ ਹੈ ਉਹਦਾ ਕਿਹੜੀ ਪ੍ਰਾਪਤੀ ਵਾਲਾ ਜਿਹੜਾ ਸਤ ਸਰੂਪ ਦੀ ਪ੍ਰਾਪਤੀ ਵਾਲਾ ਸੰਤ ਬਹੁਤ ਸੋਹਣੇ ਸੁਭਾਅ ਵਾਲਾ ਉਹ ਆਇਆ ਹੈ ਗਤ ਦਾ ਬਲਵਾਨ ਵਿਸ਼ਾਲ ਕਲਾ ਤਾਂ ਕਹਿੰਦੇ ਮੁਕਤੀ ਦਾਤਾ ਹੈ ਬਲ ਵਾਲਾ ਹੈ ਤੇ ਬੜੀ ਤਕੜੀ ਸ਼ਕਤੀ ਵਾਲਾ ਅਵਲੋਕਤ ਲੋਚਨ ਹੋਤ ਭਲਾ ਜਿਹੜਾ ਅੱਖਾਂ ਨਾਲ ਉਹ ਸੰਤ ਨੂੰ ਵੇਖਦਾ ਉਹਦਾ ਭਲਾ ਹੋ ਜਾਂਦਾ ਤਟ ਭੇਟਣ ਕੋ ਭੱਟ ਭੇਟ ਲਈ ਉੱਥੋਂ ਦੇ ਰਾਜੇ ਨੇ ਭੇਟਣ ਕੋ ਭੇਟਾ ਕਰਨ ਵਾਸਤੇ ਤਟ ਆਪਣੇ ਕੋਲ ਪੱਟ ਭੇਟ ਲਈ ਬਸਰਾਂ ਦੀ ਭੇਟਾ ਲੈ ਲਈ ਘੱਟ ਕੋ ਪੱਟ ਪੱਟ ਹੈ ਤ੍ਰਿਟ ਪਈ ਇਸ ਤਰ੍ਹਾਂ ਹਿਰਦੇ ਵਿੱਚ ਇੱਛਾ ਹੋਈ ਹੈ ਵੀ ਉਹ ਮਹਾਰਾਜ ਦੇ ਦਰਸ਼ਨ ਕਰਕੇ ਹਿਰਦੇ ਦੇ ਜਿਹੜੇ ਕੋਈ ਪੜਦੇ ਜੇ ਹੈ ਪੰਜ ਕੋਸ਼ ਹੈ ਉਹ ਪਾਟ ਜਾਣ ਪੰਜ ਕੋਸ਼ ਦੂਰ ਹੋ ਜਾਣ ਅਤੇ ਇਸ ਤਰ੍ਹਾਂ ਜਿਹੜਾ ਆਤਮ ਸਰੂਪ ਉਹ ਸਾਖਿਆਤਕਾਰ ਹੋ ਜਾਏ ਭੱਟ ਭੀਰ ਲਏ ਚੱਲ ਆਏ ਤਹਾਂ ਇਸ ਤਰ੍ਹਾਂ ਕਹਿੰਦੇ ਰਾਜਾ ਜਿਹੜਾ ਸੂਰ ਪੀਰਾਂ ਦੀ ਬੜੀ ਭੀੜ ਲੈ ਕੇ ਉੱਥੇ ਚੱਲ ਕੇ ਆਇਆ ਅਰਬਿੰਦ ਬਿਲੋਚਨ ਬੈਸ ਜਹਾਂ ਜਿੱਥੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਬੈਠ ਰਹੇ ਹਨ ਕਰ ਬੰਦ ਕਰੀ ਪਦ ਬੰਧਨ ਸਾਰ ਰਾਜੇ ਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਚਖ ਸੋ ਮੁਖ ਦੇਖ ਆਨੰਦ ਵਤਾ ਇਸ ਤਰ੍ਹਾਂ ਕਹਿੰਦੇ ਨੇਤਰਾਂ ਨਾਲ ਮਹਾਰਾਜ ਦਾ ਸੋਹਣਾ ਮੁਖ ਦੇਖ ਕੇ ਬੜਾ ਆਨੰਦ ਵਸੈਤ ਹੋਇਆ ਹੈ। ਪਨ ਆਨਨ ਬੇਨਤ ਦੀਨ ਮਨੰ, ਮਨ ਵਿੱਚ ਬਹੁਤ ਨਿਮਰਤਾ ਸਹਿਤ ਹੋ ਕੇ ਮੁਖ ਤੋਂ ਬੇਨਤੀਆਂ ਕਹਿਣ ਲੱਗਿਆ। ਉਪਕਾਰਕ ਹਿਤ ਧਰਿਓ ਸੋ ਤਨ, ਗੁਰੂ ਨਾਨਕ ਸਾਹਿਬ ਆਪ ਜੀ ਨੇ ਤਾਂ ਪਰਉਪਕਾਰ ਕਰਨ ਵਾਸਤੇ ਮਨੁੱਖਾ ਸ਼ੀਰ ਧਾਰਨ ਕੀਤਾ ਹੋਇਆ। ਉਪਦੇਸ਼ ਦਜੈ ਨਿਜ ਸਿੱਖ ਕਰੋ, ਮੈਨੂੰ ਰਾਜੇ ਨੂੰ ਮਾਰਾ ਆਪਣਾ ਉਪਦੇਸ਼ ਦੇਵੋ, ਆਪਣਾ ਸਿੱਖ ਬਣਾ ਲਓ। ਭਵ ਬੰਧ ਅਮੰਕਨ ਮੈਲ ਹਰੋ, ਸੰਸਾਰ ਦੇ ਜਿਹੜੇ ਬੰਧਨ ਹਨ ਤੇ ਪਾਪ ਮੈਲ ਉਮਰ ਮੇਰੀ ਨਾਸ ਕਰ ਦੇ। ਸੁਨ ਕੀਰਤ ਕੋ ਸ਼ਰਧਾ ਧਰ ਕੈ, ਗੁਰੂ ਨਾਨਕ ਸਾਹਿਬ ਆਪ ਜੀ ਦੀ ਕੀਰਤੀ ਸੁਣ ਕੇ ਤੇ ਸ਼ਰਧਾ ਹੁਣ ਧਾਰ ਕੇ ਰੱਖ ਕੇ, ਪਗ ਆਨ ਗਹੇ ਜਮ ਤੇ ਡਰ ਕੈ, ਜਮਾਂ ਦੇ ਡਰ ਤੋਂ ਭੈ ਦੁੱਖਾਂ ਤੋਂ ਡਰਦੇ ਆਪ ਜੀ ਦੇ ਚਰਨਾਂ ਫੜੇ। ਸੁਨ ਕਾ ਸੁਖ ਦਾਨ ਭਨੇ ਬਚਨਾ, ਭਾਈ ਬਾਲਾ ਜੀ ਕਹਿੰਦੇ ਸੁਣ ਕੇ ਸੁਖਾਂ ਦੇ ਦੇਣ ਵਾਲੇ ਸਤਿਗੁਰੂ ਨੇ ਉਹ ਬਚਨ ਕਹੇ। ਜਿਨ ਮੈਂ ਗਤ ਦੇਵਨ ਕੀ ਰਚਨਾ, ਬਚਨਾਂ ਦੇ ਵਿੱਚ ਮੁਕਤੀ ਦੇਣ ਦੀ ਰਚਨਾ ਹੈ, ਮੁਕਤੀ ਦੇਣ ਦਾ ਢੰਗ ਤਰੀਕਾ ਹੈ। ਸੁਖ ਮੈਂ ਦੁੱਖ ਮੈਂ ਨਿਤ ਨਾਮ ਭਜੋ, ਗੁਰੂ ਮਹਾਰਾਜ ਕਹਿੰਦੇ ਹੇ ਵੀ ਰਾਜੇ, ਸੁਖ ਆਵਣੇ ਦੁੱਖ ਆਵਣੇ, ਸੁਖ ਦੁੱਖ ਦੇ ਵਿੱਚ ਹਮੇਸ਼ਾ ਤੂੰ ਵਾਹਿਗੁਰੂ ਨਾਮ ਜਪਣਾ ਹੈ। ਸਤ ਸੰਗਤ ਪ੍ਰੀਤ ਹਿਰਦੈ ਨਾ ਤਜੋ, ਸਤਸੰਗਤ ਨਾਲ ਪ੍ਰੀਤੀ ਕਰਨੀ ਹੈ, ਸਤਸੰਗਤ ਦੀ ਪ੍ਰੀਤੀ ਹਿਰਦੇ ਵਿੱਚੋਂ ਛੱਡਣੀ ਨਹੀਂ। ਤਨ ਮਾਨੁਖ ਲਾਲ ਅਮੋਲ ਭਲਾ, ਰਾਜਨ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਚੰਗਾ ਅਮੋਲਕ ਰਤਨ ਹੈ। ਤੇਹ ਕੌਡਿਨ ਕੌ ਨਾ ਕਰੋ ਬਦਲਾ, ਮਨੁੱਖਾ ਜਨਮ ਅਮੋਲਕ ਲਾਲ ਵਰਗਾ, ਇਹਨੂੰ ਕਹਿੰਦੇ ਕੌਡੀਆਂ ਦੇ ਬਦਲੇ ਨਾ ਕਹਿੰਦੇ ਵੇਚਣਾ ਕਰੋ। ਸਤ ਸੰਗਤ ਸੇਵ ਪਦਾਰਥ ਜੋ, ਜਿਹੜੀ ਸਤਸੰਗਤ ਦੀ ਸੇਵਾ ਕਰਨੀ ਇਹ ਬਹੁਤ ਵਧੀਆ ਪਦਾਰਥ ਹੈ। ਤਨ ਦੇਹ ਕਰੋ ਨਿਜ ਸਵਾਰਥ ਜੋ, ਇਹ ਸੇਵਾ ਵਿੱਚ ਆਪਣਾ ਤਨ ਦੇ ਕੇ ਤੇ ਹਮੇਸ਼ਾ ਕਹਿੰਦੇ ਕਰਦੇ ਰਹੋ। ਭੁਜੰਗ ਪ੍ਰਿਆਤ ਛੰਦ ਕਰੋ ਸੰਤ ਸੰਗੰ ਚਿਰੰਕਾਲ ਹੇਤਾ, ਸਵਾਰਥ ਜੋ ਆਪਣਾ ਕਹਿੰਦੇ ਭਲਾ ਕਰਨ ਲਈ ਆਪਣੀ ਕਲਿਆਣ ਵਾਸਤੇ, ਫਿਰ ਨਾਲ ਕਿਹਾ ਮਹਾਰਾਜ ਕਹਿੰਦੇ ਵੀ ਰਾਜਨ ਬਹੁਤਾ ਚਿਰ ਸਮੇਂ ਤੱਕ ਸਤਸੰਗਤ ਹੀ ਕਰਨਾ ਹੈ। ਹਿਰਦਾ ਸ਼ੁੱਧ ਹੋਵੇ ਭਜੋ ਨਾਮ ਸਵੇਤਾ, ਜਦੋਂ ਤੁਸੀਂ ਉਜਲ ਨਾਮ ਨੂੰ ਚਪੋਗੇ ਫਿਰ ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇਗਾ। ਕਹੇ ਬੈਨ ਐਸੇ ਪਦੰ ਧੋਏ ਦੀਨੀ, ਇਹੋ ਜਿਹੇ ਜਦੋਂ ਬਚਨ ਕਹੇ ਹਨ ਆਪਣੇ ਚਰਨ ਮਹਾਰਾ ਨੇ ਧੋ ਕੇ ਤੇ ਚਰਨਾਮਤ ਦਿੱਤੀ ਹੈ। ਕਰੀ ਧਰਮ ਸਾਲੰ ਭਲੀ ਰੀਤ ਚੀਨੀ, ਇੱਥੇ ਧਰਮ ਦੀ ਜਗ੍ਹਾ ਕਾਇਮ ਕਰ ਲਈ ਹੈ, ਬੜੀ ਸੋਹਣੀ ਜਿਹੜੀ ਰੀਤੀ ਜਾਣੀ ਜਾਂਦੀ ਉਹ ਸ਼ੁਰੂ ਕਰ ਦਿੱਤੀ। ਕਿਤੇ ਦਿਓਸ ਬਾਸੇ ਚੱਲੇ ਔਰ ਦੇਸ਼ਾ, ਬਾਲਾ ਜੀ ਕਹਿੰਦੇ ਕੁਝ ਕੁ ਦਿਨ ਇੱਥੇ ਮਹਾਰਾ ਰਹੇ ਹਨ ਫਿਰ ਹੋਰ ਕਿਸੇ ਇਲਾਕੇ ਵੱਲ ਨੂੰ ਚੱਲ ਪਏ। ਕਲੀ ਕਾਲ ਕੇ ਤਾਰਬੇ ਜਾਹੇ ਬੇਸਾ, ਨੇ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਕਹਿੰਦੇ ਇਸ ਤਰ੍ਹਾਂ ਦਾ ਸਰੂਪ ਧਾਰਨ ਕੀਤਾ ਹੋਇਆ। ਲਏ ਸੰਗ ਮੋਕੋ ਚੱਲੇ ਜਾਹੇ ਤੀਨੋ, ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਤੀਜਾ ਜਿਹੜਾ ਮਰਦਾਨਾ ਹੈ ਇਸ ਤਿੰਨੇ ਅਸੀਂ ਚਲੇ ਜਾ ਰਹੇ। ਅਗੰਗ ਦੰਬ ਭਾਰੋ ਛਿਤੰਗ ਹੀਣ ਕੀਨੋ, ਨੇ ਕਹਿੰਦੇ ਧਰਤੀ ਉੱਪਰ ਜਿਹੜਾ ਭਾਰੀ ਪਖੰਡ ਸੀ, ਭਾਰੀ ਪਾਪ ਸੀ, ਉਹਨੂੰ ਨਾਸ ਕਰ ਦਿੱਤਾ। ਤੋਟਕ ਛੰਦ ਜਿਹ ਨਾਮ ਮੁਨਾਫਿਕ ਦੇਸ਼ ਹੈ, ਜਿਸ ਦੇ ਇਲਾਕੇ ਦਾ ਨਾਮ ਮੁਨਾਫਕ ਕਿਹਾ ਜਾਂਦਾ ਹੈ ਸੀ, ਹਰ ਨਾਮ ਬਹੀਨ ਅਧੀਨ ਰਹੇ, ਕਹਿੰਦੇ ਜਿੰਨੇ ਇਲਾਕੇ ਦੇ ਲੋਕ ਸੀ ਵਾਹਿਗੁਰੂ ਨਾਮ ਤੋਂ ਬਿਨਾ ਇਸ ਤਰ੍ਹਾਂ ਦੁੱਖਾਂ ਦੇ ਅਧੀਨ ਹੀ ਰਹਿੰਦੇ ਸਨ। ਸਤ ਸੰਗਤ ਰੀਤ ਨਕਾਨ ਸੁਣੀ, ਸਤਸੰਗਤ ਦੀ ਜਿਹੜੀ ਮਰਜ਼ਾਦਾ ਹੈ ਤਾਂ ਇਹਨਾਂ ਨੇ ਕੰਨਾਂ ਨਾਲ ਹੀ ਨਹੀਂ ਸੁਣੀ। ਸਭ ਮੂਰਖ ਮਾਨਵ ਕੋ ਨ ਗੁਣੀ, ਸਾਰੇ ਇਲਾਕੇ ਦੇ ਲੋਕ ਸਭ ਬੜੇ ਮੂਰਖ ਸਨ, ਕੋਈ ਕੋਈ ਗੁਣਾ ਵਾਲਾ ਵਿਚਾਰਿਆ ਨੇ ਕੋਈ ਗੁਣੀ ਹੈ ਹੀ ਨਹੀਂ ਸੀ। ਕਰਤਾਰ ਨ ਜਾਣਹਿ ਕੌਣ ਕਹਾ, ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਵੀ ਕੌਣ ਹੈ ਤੇ ਕਿੱਥੇ ਰਹਿੰਦਾ ਹੈ। ਘਰ ਕਾਜ ਰਚੇ ਤਾਂ ਮੋਹ ਮਹਾ। ਘਰ ਦੇ ਕੰਮਾਂ ਵਿੱਚ ਹੀ ਰਚੇ ਲੱਗੇ ਪਏ ਸੀ, ਮੋਹ ਦਾ ਮਹਾਨ ਹਨੇਰਾ ਸੀ ਹਿਰਦੇ ਵਿੱਚ ਫੈਲਿਆ। ਭਗਤੀ ਬਿਨ ਭੂਲ ਪਵਾਰ ਪਰੇ, ਪਰਮੇਸ਼ਰ ਦੀ ਭਗਤੀ ਤੋਂ ਬਹਿ ਕੇ ਬਿਨਾਂ ਕਹਿੰਦੇ ਭੁੱਲ ਦੀਆਂ ਪੁਆਟਣੀਆਂ ਵਿੱਚ ਪਏ ਸਨ। ਨਰ ਮੂਰਖ ਚੀਨ ਨਾਮ ਹਰੇ, ਪਹਿਲੇ ਮੂਰਖ ਲੋਕ ਸਨ, ਵਾਹਿਗੁਰੂ ਜਿਹੜਾ ਨਾਮ ਉਹਨੂੰ ਜਾਣਦੇ ਹੀ ਨਹੀਂ ਸੀ। ਕਰੁਣਾ ਕਰ ਹੇਰ ਭਈ ਕਰੁਣਾ, ਬਾਲਾ ਜੀ ਕਹਿੰਦੇ ਜੋ ਕਿਰਪਾ ਦੀ ਖਾਣ ਗੁਰੂ ਨਾਨਕ ਸਾਹਿਬ ਹੈ, ਉਹਨਾਂ ਨੂੰ ਵੇਖ ਕੇ ਇਹਨਾਂ ਲੋਕਾਂ ਤੇ ਕਿਰਪਾ ਹੋਈ, ਤਰਸ ਹੋਇਆ ਹੈ। ਇਸ ਦੇਸ਼ ਨਕੀਰਤ ਆਚਰਨਾ, ਇਸ ਇਲਾਕੇ ਵਿੱਚ ਵਾਹਿਗੁਰੂ ਦੀ ਜਿਹੜਾ ਕੀਰਤਨ ਕਰਨ ਦਾ ਕੋਈ ਕਰਤੱਵ ਹੈ ਹੀ ਨਹੀਂ। ਪਰ ਲੋਕਾਂ ਕੀ ਸੁਧ ਏਕ ਨਹੀਂ, ਇਹਨਾਂ ਨੂੰ ਵੀ ਜਿਹੜਾ ਪ੍ਰਲੋਕ ਹੈ ਉਹਦੀ ਇੱਕ ਖਬਰਸਾਰ ਵੀ ਹੈ ਨਹੀਂ। ਸਭ ਨਾਰਕ ਜਾਵੇ ਦੁੱਖ ਸਹੀ, ਇਸ ਕਰਕੇ ਸਾਰੇ ਇਲਾਕੇ ਦੋ ਨਰਕਾਂ ਨੂੰ ਜਾਣਗੇ, ਦੁੱਖ ਸਹਾਰਨਗੇ। ਪਿਖ ਏਕ ਕਿਦਾਰ ਉਦਾਰ ਤਹਾ, ਬਾਲਾ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕੇ ਇੱਕ ਉੱਥੇ ਕਹਿੰਦੇ ਖੇਰ ਸੀ ਉਹ ਵੇਖ ਲਿਆ, ਗੁਰ ਬੈਠ ਗਏ ਤਟ ਤਾਹੇ ਜਹਾ। ਗੁਰੂ ਮਹਾਰਾਜ ਜੀ ਉਹ ਜਿਹੜਾ ਖੇਤ ਦਾ ਤਟ ਕੀ ਬੰਨਾ ਜਾ, ਉਹਦੇ ਬੰਨੇ ਤੇ ਬੈਠ ਗਏ ਹਨ। ਇੱਕ ਥਾਂ ਕਰ ਈਂਧਨ ਧੂਮ ਕੀਓ, ਉੱਥੇ ਕਹਿੰਦੇ ਲੱਕੜਾਂ ਜੀਆਂ ਇਕੱਠੀਆਂ ਕਰਕੇ ਅੱਗ ਬਾਲ ਕੇ ਧੂੰਆਂ ਜਾ ਲਾ ਰਿਹਾ ਹੈ। ਦਰਵੇਸ਼ ਸੋ ਬੇਸ ਸਰੀਰ ਲਇਓ, ਆਪਣੇ ਸਰੀਰ ਤੇ ਕਹਿੰਦੇ ਸੋਹਣਾ ਜਿਹੜਾ ਭੇਖ ਜਾ ਉਹ ਆਪ ਜੀ ਨੇ ਧਾਰਿਆ ਦਰਵੇਸ਼ਾਂ ਵਾਲਾ। ਤਿਸ ਦੇਸ਼ ਕੁਰੀਤ ਹੁਤੀ ਜੋ ਸੁਣੋ, ਕਹਿੰਦੇ ਉਸ ਰੇਤ ਦੇ ਉਸ ਇਲਾਕੇ ਵਿੱਚ ਕਹਿੰਦੇ ਜਿਹੜੀ ਕੁਰੀਤੀ ਦੀ ਮਰਜ਼ਾਦਾ ਸੀ ਨਾ ਰੀਤੀ ਸੀ ਉਹ ਵੀ ਸੁਣ ਲਓ। ਛਿਤ ਪਾਲਕ ਪੂਜਾ ਹੈ ਰਾਮ ਮਨੋ, ਇਸ ਤਰ੍ਹਾਂ ਕਹਿੰਦੇ ਜਿਹੜਾ ਰਾਜਾ ਉਸ ਨੂੰ ਕਹਿੰਦੇ ਪਰਮੇਸ਼ਰ ਵਾਂਗ ਸਾਰੇ ਪੂਜਦੇ ਸਨ। ਵਰਖਾ ਜਬ ਚਾਹ ਖੇਤ ਹਿਤੰ, ਜਦੋਂ ਕਹਿੰਦੇ ਜ਼ਿਮੀਦਾਰ ਕਹਿੰਦੇ ਖੇਤਾਂ ਵਾਸਤੇ ਬਾਰਿਸ਼ ਚਾਹੁੰਦੇ ਹੁੰਦੇ, ਸਭ ਜਾਚਹਿ ਜਾਏ ਤਹਾ ਨਿਰਪਤੰ, ਰਾਜੇ ਕੋਲੋਂ ਜਾ ਕੇ ਬਾਰਿਸ਼ ਮੰਗ ਲੈਂਦੇ ਸਨ। ਮੁਖ ਜਾਪ ਸੁਰੇਸ਼ ਨਰੇਸ਼ ਕਰੈ, ਇੱਥੋਂ ਦਾ ਜਿਹੜਾ ਰਾਜਾ ਹੈ ਨਾ ਕਹਿੰਦੇ ਮੁਖ ਤੋਂ ਇੰਦਰ ਦੇਵਤੇ ਦਾ ਕਹਿੰਦੇ ਮੰਤਰ ਦਾ ਜਾਪ ਕਰਦਾ। ਜਬ ਮੰਤਰ ਪੜੈ ਵਰਖਾ ਸੋ ਪਰੈ, ਇੰਦਰ ਦੇਵਤੇ ਦਾ ਮੰਤਰ ਜਾਂ ਮੁਖੋਂ ਪੜਦਾ ਉਦੋਂ ਹੀ ਬਾਰਿਸ਼ ਖੁੱਲੀ ਪੈ ਜਾਂਦੀ। ਕ੍ਰਿਸ਼ ਕਾਰਜ ਹੋਏ ਨਿਭਾਹੇ ਅਸੰ, ਇਸ ਤਰ੍ਹਾਂ ਇੱਥੋਂ ਦੇ ਲੋਕਾਂ ਦਾ ਜਿਹੜਾ ਖੇਤੀ ਦਾ ਕੰਮ ਉਹ ਇਸ ਤਰ੍ਹਾਂ ਨਿਭਾਇਆ ਜਾਂਦਾ, ਪੂਰਾ ਹੋ ਜਾਂਦਾ। ਬਿਨ ਭੂਪ ਲਖੈ ਨਹਿ ਔਰ ਕਿਸੰ, ਇਸ ਕਰਕੇ ਰਾਜੇ ਤੋਂ ਬਗੈਰ ਹੋਰ ਕਿਸੇ ਨੂੰ ਕੁਝ ਨਹੀਂ ਸਮਝਦੇ, ਵੀ ਰੱਬ ਵੀ ਕੋਈ ਹੈਗਾ ਕੁਛ ਹੀ ਨਹੀਂ ਸਮਝਦੇ। ਜਿਸ ਬਾਸੁਰ ਤੇ ਗੁਰ ਬੈਠ ਗਏ, ਭਾਈ ਬਾਲਾ ਜੀ ਕਹਿੰਦੇ ਜਿਸ ਦਿਨ ਤੋਂ ਗੁਰੂ ਮਹਾਰਾਜ ਇਸ ਇਲਾਕੇ ਵਿੱਚ ਆ ਕੇ ਬੈਠ ਗਏ, ਤਬ ਤੇ ਜਲ ਮੇਘ ਨਾ ਫੇਰ ਪਏ, ਉਦੋਂ ਤੋਂ ਲੈ ਕੇ ਕਹਿੰਦੇ ਬੱਦਲਾਂ ਵਿੱਚੋਂ ਕਦੇ ਪਾਣੀ ਪਿਆ ਹੀ ਨਹੀਂ, ਬਾਰਿਸ਼ ਪਈ ਨਹੀਂ। ਕ੍ਰਿਸ਼ ਸੂਕ ਚਲੀ ਬਿਨ ਨੀਰ ਜਬੈ, ਪਾਣੀ ਤੋਂ ਬਗੈਰ ਜ਼ਿਮੀਦਾਰਾਂ ਖੇਤੀ ਜੀ ਸੁੱਕ ਚੱਲੀ। ਕਹ ਵਾਕ ਧਰਾ ਪਰ ਮੇਹ ਪਰੇ, ਕੀ ਕਰੀ ਜੀ ਉਹਨੇ ਛੱਡ ਗਈਆਂ। ਸਭ ਲੋਕ ਗਏ ਨਿਰਿਪ ਪਾਸ ਤਬੈ, ਸਾਰੇ ਲੋਕ ਇਕੱਠਿਆਂ ਹੋ ਕੇ ਤਦੋਂ ਰਾਜੇ ਕੋਲ ਚਲੇ ਗਏ। ਵਰਖਾ ਬਿਨ ਸੂਕਤ ਖੇਤ ਹਰੇ, ਜਾ ਕੇ ਕਹਿਣ ਲੱਗੇ ਹੇ ਰਾਜਾ ਜੀ ਬਾਰਿਸ਼ ਤੋਂ ਬਗੈਰ ਜਿਹੜੇ ਹਰੇ ਭਰੇ ਖੇਤ ਸੀ ਉਹ ਸੁੱਕ ਚੱਲੇ ਹਨ। ਕਹ ਵਾਕ ਧਰਾ ਪਰ ਮੇਹ ਪਰੇ, ਸਾਡੇ ਪਾਤਸ਼ਾਹ ਜੀ ਮੁੱਖੋਂ ਬਚਨ ਕਹੋ ਜਿਸ ਕਰਕੇ ਧਰਤੀ ਤੇ ਮੀਂਹ ਪੈ ਜਾਏ। ਸੁਨ ਭੂਪ ਉਚਾਰਨ ਮੰਤਰ ਕੀਓ, ਸੁਣ ਕੇ ਰਾਜੇ ਨੇ ਲੋਕਾਂ ਤੋਂ ਇਸ ਤਰ੍ਹਾਂ ਜਿਹੜਾ ਇੰਦਰ ਦੇਵਤੇ ਦਾ ਮੰਤਰ ਹੈ ਉਹ ਉਚਾਰਨ ਕੀਤਾ। ਕਹ ਬੈਨ ਰਹਿਓ ਨਹ ਮੇਹ ਪਯੋ, ਇਸ ਤਰ੍ਹਾਂ ਬਚਨ ਕਹਿ ਰਿਹਾ ਮੰਤਰ ਜਾ ਪੜ ਰਿਹਾ ਪਰ ਮੀਂਹ ਨਹੀਂ ਪਿਆ ਹੈ। ਨਰ ਤੀਸਰ ਬਾਸੁਰ ਫੇਰ ਗਏ, ਨੇ ਲੋਕ ਸੀ ਕਹਿੰਦੇ ਫੇਰ ਤੀਸਰੇ ਦਿਨ ਉਹ ਰਾਜੇ ਕੋਲ ਚਲੇ ਗਏ। ਸਭ ਲੋਕ ਚਾਹੈ ਨਹ ਮੇਹ ਪਏ, ਪਾਤਸ਼ਾਹ ਜੀ ਸਾਰੇ ਲੋਕ ਅਸੀਂ ਚਾਹੁੰਦੇ ਹਾਂ ਕੋਈ ਬਾਰਿਸ਼ ਨਹੀਂ ਪੈ ਰਹੀ। ਉਪਚਾਰਨ ਕੂਪ ਨਦੀ ਜਲ ਕੋ, ਦੇਖੋ ਪਾਤਸ਼ਾਹ ਜੀ ਇੱਥੇ ਕੋਈ ਖੂਹ ਉੱਪਰੋਂ ਪਾਣੀ ਲਾ ਲਈਏ ਉਹ ਕੋਈ ਯਤਨ ਹੈ ਨਹੀਂ ਹੈ, ਕੋਈ ਨੇੜੇ ਤੇੜੇ ਨਦੀ ਹੈ ਨਹੀਂ ਹੈ, ਵੀ ਨਦੀ ਰਾਹੀਂ ਕੋਈ ਪਾਣੀ ਲੈ ਆਈਏ, ਉਹ ਕੋਈ ਯਤਨ ਨਹੀਂ ਹੈ। ਨਿਤ ਆਸ ਆਕਾਸ਼ ਮਹੀ ਤਲ ਕੋ, ਹਮੇਸ਼ਾ ਤੁਸੀਂ ਜਾਣਦੇ ਹੋ ਜਿਹੜੇ ਤੁਸੀਂ ਧਰਤੀ ਦੇ ਤਲੇ ਧਰਤੀ ਤੇ ਰਹਿੰਦੇ ਉਹਨੂੰ ਹਮੇਸ਼ਾ ਆਕਾਸ਼ ਦੀ ਬੱਦਲ ਆਕਾਸ਼ ਦੇ ਬੱਦਲ ਦੀ ਬਾਰਿਸ਼ ਦੀ ਹੀ ਆਸਾ ਹੈ। ਸੁਣ ਭੂਪ ਕਹੇ ਨਹਿ ਚਿੰਤ ਕਰੋ। ਸੁਣ ਕੇ ਰਾਜੇ ਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਚਿੱਤ ਵਿੱਚ ਕੋਈ ਚਿੰਤਾ ਨਾ ਕਰੋ। ਵਰਖਾ ਵਰਖਾ ਔਰ ਧੀਰ ਧਰੋ, ਧੀਰ ਧਾਰੀ ਰੱਖੋ, ਬਾਰਿਸ਼ ਜ਼ਰੂਰ ਵਰਸੇਗੀ। ਤਬ ਮਾਨਵ ਜੋ ਨਿਜ ਐਨ ਗਏ, ਤਦੋਂ ਜਿਹੜੇ ਮਨੁੱਖ ਸੀ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਨ ਦਿਵਸ ਛੇ ਸਾਤ ਬਤੀਤ ਪਏ, ਜਦੋਂ ਕਹਿੰਦੇ ਛੇ ਜਾਂ ਸੱਤ ਕਿਤੇ ਲੰਘ ਗਏ। ਬਹੁ ਬਾਰ ਅਰਾਧ ਰਹਿਓ ਮਗਵਾ, ਇੱਧਰ ਜਿਹੜਾ ਰਾਜਾ ਹੈ ਕਹਿੰਦੇ ਬਹੁਤ ਵਾਰੀ ਇੰਦਰ ਨੂੰ ਯਾਦ ਕਰਦਾ ਰਿਹਾ, ਜਪਦਾ ਰਿਹਾ। ਨਿਰਿਪ ਤੇ ਨਹਿ ਬੂੰਦ ਪਰੈ ਲਗਵਾ, ਰਾਜੇ ਦੇ ਮੰਤਰ ਪੜ੍ਹਨ ਤੋਂ ਕਹਿੰਦੇ ਥੋੜੀ ਮਾਤਰ ਵੀ ਪਾਣੀ ਦੀ ਬੂੰਦ ਨਹੀਂ ਪਈ। ਉਰ ਧੀਰ ਟਰਾ ਨਰ ਚਿੰਤ ਗਹੇ, ਰਾਜੇ ਦਾ ਵੀ ਲੋਕਾਂ ਦਾ ਵੀ ਧੀਰ ਕਹਿੰਦੇ ਟਲ ਗਿਆ ਹੈ, ਚਿੰਤਾ ਨਾਲ ਫੜੇ ਗਏ। ਕ੍ਰਿਸ਼ ਸੂਕ ਚੱਲੇ ਨਾ ਉਪਾਵ ਅਹੇ, ਸਾਡੀ ਤਾਂ ਖੇਤੀ ਸੁੱਕ ਚੱਲੀ ਹੈ, ਕੋਈ ਉਪਰਾਲਾ ਹਿੱਲੇ ਹੀ ਨਹੀਂ ਹੈ। ਜਿਹ ਖੇਤ ਸਮੀਪ ਗੁਰੂ ਵਰਦਾ, ਜਿਸ ਖੇਤ ਦੇ ਬੰਨੇ ਤੇ ਗੁਰੂ ਮਹਾਰਾਜ ਵਰ ਦੇਣ ਵਾਲੇ ਬੈਠੇ ਸਨ, ਤਿਹ ਮਾਲਕ ਆਏ ਬਸੂਰ ਸਦਾ। ਉਹ ਜਿਹੜਾ ਉੱਥੋਂ ਖੇਤ ਦਾ ਮਾਲਕ ਆਉਂਦਾ ਮਹਾਰਾਜ ਕੋਲੇ ਤੇ ਹਮੇਸ਼ਾ ਝੂਰਦਾ ਹੈ। ਘਟ ਕੀ ਲਖ ਕੈ ਗੁਰ ਬੈਨ ਭਨੰ, ਗੁਰੂ ਮਹਾਰਾਜ ਨੇ ਦਿਲੇ ਦੀ ਦਿਲ ਦੀ ਜਾਣ ਕੇ ਨਾ ਉਹਨੂੰ ਬਚਨ ਕਹੇ। ਚਿਤ ਮੈਂ ਬਹੁ ਚਿੰਤ ਭਇਓ ਬਿਮਨੰ, ਜਿਮੀਦਾਰਾ ਚਿਤ ਵਿੱਚ ਨੂੰ ਚਿੰਤਾ ਕਰਕੇ ਬਹੁਤ ਭਰਾਮ ਜਾ ਹੋਇਆ ਦਿਸ ਰਿਹਾ। ਕਹੋ ਕਾਰਨ ਕੌਣ ਤੁਮੈ ਦੁੱਖ ਕੋ, ਇਹ ਵੀ ਦੱਸ ਤੈਨੂੰ ਦੁੱਖ ਦਾ ਕੀ ਕਾਰਨ ਹੈ, ਕਿਹੜੇ ਕਾਰਨ ਕਰਕੇ ਦੁਖੀ ਹੈ। ਦਿਲਗੀਰ ਦਿਖੋ ਨਾ ਖੁਸ਼ੀ ਮੁੱਖ ਕੋ, ਤੇਰੇ ਮੁੱਖ ਤੇ ਕੋਈ ਖੁਸ਼ੀ ਹੈ, ਬਹੁਤ ਦਿਲਗੀਰ ਉਪਰਾਮ ਉਦਾਸ ਜਾ ਦਿਸ ਰਿਹਾ। ਸੁਣ ਸੰਤ ਕਹੋ ਬਿਰਥਾ ਮਨ ਕੀ, ਉਸ ਵੇਲੇ ਕਹਿਣ ਲੱਗਾ ਹੇ ਸੰਤੋ ਸੁਣੋ, ਮੈਂ ਆਪਣੇ ਮਨ ਦੀ ਜਿਹੜੀ ਹਾਲਤ ਹੈ ਮਨ ਦੀ ਬਿਰਥਾ ਪੀੜਾ ਕਹਿਣਾ। ਸਭ ਆਸਤ ਜੀ ਜਗ ਜੀਵਨ ਕੀ, ਸੰਸਾਰ ਦੇ ਜਿਹੜਾ ਜਾਣ ਦੀ ਆਸਾ ਹੁਣ ਮੈਨੇ ਸਾਰੀ ਛੱਡ ਦਿੱਤੀ। ਵਰਖਾ ਨਾ ਪਰੈ ਦੁਰ ਭਿੱਛ ਪਰਾ, ਬਾਰਿਸ਼ ਪੈਂਦੀ ਨਹੀਂ ਹੈ, ਕਾਲ ਪੈ ਚੱਲਿਆ ਹੈ। ਕ੍ਰਿਖ ਸੂਕ ਚੱਲੀ ਬਿਨ ਨੀਰ ਧਰਾ, ਕਿਉਂਕਿ ਧਰਤੀ ਪਾਣੀ ਤੋਂ ਬਗੈਰ ਹੈ, ਖੇਤੀ ਸੁੱਕ ਚੱਲੀ ਹੈ। ਯੁੱਤ ਭੂਪ ਪ੍ਰਜਾ ਸਭ ਚਿੰਤ ਕਰੈ, ਮੈਂ ਕੱਲਾ ਨਹੀਂ, ਰਾਜੇ ਦੇ ਸਵੇਰ ਸਾਰੀ ਪ੍ਰਜਾ ਚਿੰਤਾ ਕਰਦੀ ਹੈ। ਨਹਿ ਪਾਏ ਉਪਾਏ ਜਤੀਰ ਧਰੈ, ਇਸ ਕਰਕੇ ਕੋਈ ਉਪਰਾਲਾ ਹੀਲਾ ਹੋ ਨਹੀਂ ਸਕਦਾ, ਜਿਸ ਕਰਕੇ ਧੀਰਜ ਧਰਨ। ਕਹਿ ਸ੍ਰੀ ਗੁਰ ਪੂਰਬ ਕੌਣ ਬਿਦੰ, ਗੁਰੂ ਮਹਾਰਾਜ ਜੀਵੀਦਿਆਰ ਨੂੰ ਕਹਿਣ ਲੱਗੇ ਵੀ ਤੂੰ ਦੱਸ ਵੀ ਪਹਿਲਾਂ ਕਿਸ ਤਰੀਕੇ ਨਾਲ। ਜਹ ਤੇ ਵਰਖਾ ਜਲ ਧਾਰ ਅਦੰ, ਜਿਸ ਕਰਕੇ ਕਹਿੰਦੇ ਜਲ ਦੀਆਂ ਧਾਰਾਂ ਕਹਿੰਦੇ ਬਰਸਦੀਆਂ ਸੀ ਹੇਠਾਂ ਧਰਤੀ ਤੇ। ਸੁਣ ਸੰਤ ਆਦਿ ਭਪਾਲ ਕਹੇ, ਉਹ ਜਿਮੀਦਾਰ ਕਹਿਣ ਲੱਗਾ ਹੇ ਸੰਤ ਸੁਣੋ, ਪਹਿਲਾਂ ਜਦੋਂ ਰਾਜਾ ਮੁੱਖੋਂ ਕੋਈ ਕਹਿੰਦੇ ਮੰਤਰ ਜਪਦਾ ਹੁੰਦਾ ਸੀ, ਕਹਿੰਦਾ ਹੁੰਦਾ ਵਰਖਾ ਸੋ ਪਰੈ ਜਬ ਚਾਹ ਅਹੇ, ਜਦੋਂ ਚਾਹਨਾ ਹੁੰਦੀ ਸੀ ਮੰਤਰ ਪੜ੍ਹਨ ਨਾਲ ਹੀ ਬਾਰਿਸ਼ ਪੈ ਜਾਇਆ ਕਰਦੀ। ਬਹੁ ਬਾਰ ਕਹਿਓ ਅਬ ਨਾਹੇ ਪਰੈ, ਤਾਂ ਮਾਰਾ ਬਹੁਤ ਵਾਰੀ ਇੰਦਰ ਦੇਵਤੇ ਦਾ ਸਾਡੇ ਰਾਜੇ ਨੇ ਮੰਤਰ ਪੜ੍ਹੇ ਹੈ ਪਰ ਬਾਰਿਸ਼ ਨਹੀਂ ਪੈਂਦੀ। ਵਿਪਰੀਤ ਭਈ ਨਹਿ ਬੈਨ ਫੁਰੈ, ਮਾਰਾ ਉਲਟੀ ਗੱਲ ਹੋ ਗਈ ਹੈ, ਰਾਜੇ ਦਾ ਬਚਨ ਨੀ ਫੁਰਦਾ ਹੈ। ਲਖ ਰੀਤ ਕੁਰੀਤ ਬਣੀ ਦੁਚਤੀ, ਮਹਾਰਾਜ ਇਸ ਤਰ੍ਹਾਂ ਕੁਰੀਤੀ ਦੀ ਰੀਤੀ ਜੀ ਜਾਣ ਕੇ ਸਾਨੂੰ ਬੜੀ ਚਿੰਤਾ ਬਣੀ ਹੋਈ ਹੈ। ਛਿਤ ਪਾਲਨ ਆਨਨ ਕਾਂਤ ਰਤੀ, ਮਹਾਰਾਜ ਮੇਰਾ ਕੀ ਹੈ, ਜਿਹੜਾ ਧਰਤੀ ਦਾ ਰਾਜਾ ਹੈ ਉਹਦੇ ਮੁੱਖ ਤੇ ਵੀ ਜੀ ਕਹਿੰਦੇ ਭੋਰਾ ਮਾਤਰ ਕ੍ਰਾਂਤੀ ਨੀ, ਉਹਦਾ ਚਿਹਰਾ ਮਰ ਜਾ ਗਿਆ। ਗੁਰਵਾਕ ਕਹੇ ਕਰ ਤਾਰ ਭਜੋ, ਮਹਾਰਾਜ ਜਿਮੀਦਾਰ ਨੂੰ ਕਹਿਣ ਲੱਗੇ ਵੀ ਜੇ ਆਓ ਰਾਜੇ ਤੋਂ ਬਾਰਿਸ਼ ਨਹੀਂ ਪੈਂਦੀ, ਤੁਸੀਂ ਪਰਮੇਸ਼ਰ ਨੂੰ ਜਪੋ। ਸ਼ਿਤ ਪਾਲਕ ਕੀ ਸ਼ਰਧਾ ਸੋ ਤਜੋ, ਜਿਹੜਾ ਧਰਤੀ ਦਾ ਮਾਲਕ ਰਾਜਾ ਉਹਦੀ ਸ਼ਰਧਾ ਛੱਡ ਦਿਓ, ਪਰਮੇਸ਼ਰ ਨੂੰ ਸ਼ਰਧਾ ਧਰਕੇ ਜਪੋ। ਬਹੁ ਬਾਰ ਧਰੇ ਬਹੁ ਬਾਰ ਪਰੇ, ਧਰ ਮੇਹੁ ਮਹਾ, ਫਿਰ ਕਹਿੰਦੇ ਬਹੁਤਾ ਪਾਣੀ ਕਹਿੰਦੇ ਧਰਤੀ ਦੇ ਉੱਪਰ ਪਵੇਗਾ, ਬਹੁਤਾ ਮੀਂਹ ਪਵੇਗਾ। ਅਤ ਹੋਵੇ ਅੰਨ ਜਿਤੋ ਜੇ ਚਾਹਾ, ਜਿੰਨਾ ਤੁਸੀਂ ਅੰਨ ਚਾਹੁੰਦੇ ਓਨਾ ਹੀ ਬਹੁਤਾ ਹੋ ਜਾ। ਕਰਤਾਰ ਸੋ ਕੋ ਤਿਹ ਧਾਮ ਕਹਾ, ਉਸ ਵੇਲੇ ਜਿਮੀਦਾਰ ਬੋਲਿਆ ਮਾੜਾ ਕਰਤਾਰ ਰੱਬ ਕੌਣ ਹੈ, ਨਹਿ ਕਾਨ ਸੇ ਤੂੰ ਦਾ ਘਰ ਕਿੱਥੇ ਸ਼੍ਰੀ ਕਰਦੇ, ਨਹਿ ਕਾਨ ਸੁਣਿਓ ਨਹਿ ਨੈਣ ਲਹਾ। ਇਸ ਤਰ੍ਹਾਂ ਕਹਿੰਦੇ ਮੈਂ ਤਾਂ ਅੱਜ ਤੱਕ ਕੰਨਾਂ ਦੇ ਵਿੱਚ ਸੁਣਿਆ ਨੀ ਨਾ ਨੇਤਰਾਂ ਨਾਲ ਉਹ ਕਰਤਾਰ ਕਿਤੇ ਦੇਖਿਆ ਹੈ। ਇਸ ਦੇਸ਼ ਕਬੈ ਨਹਿ ਆਏ ਰਹਾ। ਹਮਾਰਾ ਜਿਹੜਾ ਜਿਹੜਾ ਤੁਸੀਂ ਕਰਤਾਰ ਕਹਿੰਦੇ ਆ ਸਾਡੇ ਇਲਾਕੇ ਵਿੱਚ ਤਾਂ ਕਿਤੇ ਆ ਕੇ ਰਿਹਾ ਨਹੀਂ। ਨਹਿ ਦਾਨ ਕਿਸੂ ਤਿਹ ਦੀਨ ਆਹਾ। ਉਹਨੇ ਆ ਕੇ ਸਾਡੇ ਇਲਾਕੇ ਵਿੱਚ ਕਿਸੇ ਨੂੰ ਕੋਈ ਦਾਨ ਦਿੱਤਾ, ਕੋਈ ਅੰਨ ਪਾਣੀ ਦਿੱਤਾ ਹੈ? ਬਿਕਸੇ ਮੁਖ ਸ੍ਰੀ ਪ੍ਰਭ ਬੈਨ ਕਹਾ। ਗੁਰੂ ਮਹਾਰਾਜ ਜਿਮੀ ਤੋਂ ਸਰ ਸਿਮੀਦਾਰ ਤੋਂ ਸੁਣ ਕੇ ਮੁਖ ਤੋਂ ਹੱਸੇ ਹਾਂ ਤੇ ਉਹ ਬਚਨ ਕਿਹਾ ਸਭ ਹੀ ਘੱਟ ਪੂਰਨ ਵਿਆਪ ਰਹਾ। ਜਿਮੀਦਾਰ ਆ ਜਿਹੜਾ ਪਰਮੇਸ਼ਰ ਆ ਉਹ ਸਾਰੀ ਧਰਤੀ ਤੇ ਸਾਰੇ ਹਿਰਦਿਆਂ ਵਿੱਚ ਪੂਰਨ ਵਿਆਪਕ ਹੋ ਰਿਹਾ ਹੈ। ਸਿਮਰੇ ਔਰ ਹਾਜ਼ਰ ਹੋਤ ਸਦਾ। ਜਦੋਂ ਉਹਨੂੰ ਯਾਦ ਕਰੀ ਨਾ ਹਿਰਦੇ ਵਿੱਚ ਉਦੋਂ ਹੀ ਹਮੇਸ਼ਾ ਹਾਜ਼ਰ ਹੋ ਜਾਂਦਾ ਹੈ। ਭਗਵੰਤ ਅਨੰਤ ਨ ਆਏ ਕਦਾ। ਜਿਹੜਾ ਪਰਮੇਸ਼ਰ ਹੈ ਉਹਦਾ ਕਹਿੰਦੇ ਅੰਤ ਨੀ ਕਦੇ ਆਉਂਦਾ ਹੈ। ਪਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਜਿਮੀਦਾਰਾ ਜਿਹੜੇ ਕੋਈ ਤੁਰਨ ਫਿਰਨ ਵਾਲੇ ਉਹਨਾਂ ਨੂੰ ਵੀ ਉਹੀ ਦਾਨ ਦਿੰਦਾ ਜਿਹੜੇ ਜੜ ਖੜੇ ਖੜੋਤੇ ਦਰਖਤ ਆਦਿਕ ਉਹ ਸਾਰਿਆਂ ਨੂੰ ਉਹੀ ਦਿੰਦਾ ਹੈ। ਜਿਹ ਦੇਵ ਦੈਤ ਜਾਚਹ ਮਹਾਨ। ਇਸ ਪਰਮੇਸ਼ਰ ਕੋਲੋਂ 33 ਕਰੋੜ ਦੇਵਤੇ ਵੀ ਹੋਰ ਜਿਹੜੇ ਦੈਤ ਹੈ ਸਾਰੇ ਉਸੇ ਕੋਲ ਹੀ ਮੰਗਦੇ ਹੈ। ਬ੍ਰਹਿਮੰਡ ਖੰਡ ਜਿਨ ਸਿਰਜ ਦੀਨ। ਜਿਹਨੇ ਬ੍ਰਹਿਮੰਡ ਵੀ ਨੌ ਖੰਡ ਵੀ ਇਹ ਸਭ ਕਹਿੰਦੇ ਰਚ ਦਿੱਤੇ। ਤਿਹ ਸਿਮਰ ਹੋਏ ਸਭ ਕਸ਼ਟ ਸ਼ੀਨ। ਉਹ ਜਿਮੀਦਾਰਾ ਉਸ ਪਰਮੇਸ਼ਰ ਨੂੰ ਯਾਦ ਕਰ ਸਭ ਦੁੱਖ ਨਾਸ ਹੋ ਜਾਣ। ਭਜ ਨਾਮ ਤਾਹੇ ਬਰਖਾ ਸੁਦੇ। ਜਿਮੀਦਾਰਾ ਉਸੇ ਦੇ ਨਾਮ ਨੂੰ ਜਪੋ ਤੈਨੂੰ ਪਾਣੀ ਦੀ ਬਾਰਿਸ਼ ਦੇ ਦੇਗਾ। ਅੰਨ ਤੋਟ ਅੰਨ ਸੁਖ ਸਾਰ ਲੇ। ਟੋਟੇ ਤੋਂ ਰਹਿਤ ਅੰਨ ਹੋ ਜਾਏਗਾ, ਜਿਹੜਾ ਸ੍ਰੇਸ਼ਟ ਸੁਖ ਹੈ ਉਹ ਤੂੰ ਲਵੇਗਾ। ਸੁਣ ਕ੍ਰਿਸ਼ ਕਾਰ ਤਬ ਕਹਿਤ ਬੈਨ। ਉਸ ਵੇਲੇ ਉਹ ਖੇਤੀ ਕਰਨ ਵਾਲਾ ਜਿਮੀਦਾਰ ਮਹਾਰਾਜ ਦੇ ਬਚਨ ਸੁਣ ਕੇ ਕਹਿਣ ਲੱਗਿਆ ਤਿਸ ਕੀ ਪਛਾਣ ਇਸ ਦੇਸ਼ ਹੈ ਨਾ। ਇਸ ਪਰਮੇਸ਼ਰ ਦੀ ਤੁਸੀਂ ਗੱਲ ਕਰਦੇ ਆ ਸਾਡੇ ਇਲਾਕੇ ਵਿੱਚ ਤਾਂ ਉਹਦੀ ਕੋਈ ਜਾਣ ਪਛਾਣ ਹੈ ਨਹੀਂ ਹੈ। ਅਬ ਹੀ ਸੁਣਾ ਤੁਮ ਮੁਖ ਦੁਆਰ। ਮਹਾਰਾਜ ਪਹਿਲੀ ਵਾਰੀ ਤੁਹਾਡੇ ਮੁਖ ਦੇ ਰਾਹੀਂ ਉਹ ਪਰਮੇਸ਼ਰ ਦੇ ਸੰਬੰਧ ਵਿੱਚ ਮੈਂ ਸੁਣਿਆ ਹੈ। ਨਹਿ ਆਗਾ ਹਾਂ ਕਿਸਹੂੰ ਉਚਾਰ। ਬਥੇਰੇ ਇੱਥੇ ਸਾਡੇ ਸੰਤ ਆਏ ਉਹਨਾਂ ਨੇ ਤਾਂ ਮੁੱਖ ਤੋਂ ਕਿਤੇ ਰੱਬ ਦੇ ਸੰਬੰਧੀ ਕੋਈ ਬਚਨ ਨਹੀਂ ਕਿਹਾ ਹੈ। ਤਿਹ ਮੁੱਖ ਦਿਖਾਓ ਨਿਜ ਨੈਣ ਦੇਖ। ਜਿਹੜਾ ਪਰਮੇਸ਼ਰ ਹੈ ਉਹਦਾ ਮੈਨੂੰ ਮੁੱਖ ਦਿਖਾਓ ਜਿਸ ਕਰਕੇ ਮੈਂ ਨੇਤਰਾਂ ਨਾਲ ਦੇਖ ਲਵਾਂ। ਸਿਮਰਨ ਕਰੋ ਨਿਸ ਦਿਨ ਵਿਸ਼ੇਖ। ਫਿਰ ਇਸ ਤਰ੍ਹਾਂ ਮਹਾਰਾਜ ਫਿਰ ਦਿਨ ਰਾਤ ਵਿਸ਼ੇਸ਼ ਕਰਕੇ ਉਹਨੂੰ ਮੈਂ ਸੁਜਾਦ ਕਰਾਂਗਾ। ਗੁਰ ਕਹੈ ਨਾ ਦੇਖਿਓ ਜਾਏ ਸੋਏ। ਗੁਰੂ ਮਹਾਰਾਜ ਕਹਿੰਦੇ ਵੀ ਜਿਮੀਦਾਰਾ ਇਸ ਤਰ੍ਹਾਂ ਤਾਂ ਨਹੀਂ ਉਹ ਦੇਖਿਆ ਜਾਂਦਾ ਹੈ। ਸਿਮਰਨ ਕਰੋ ਕਿਛ ਪੂਰ ਹੋਏ। ਉਹਨੂੰ ਯਾਦ ਕਰੋ ਇੱਛਾ ਪੂਰੀ ਹੋ ਜਾਏ। ਕੁਦਰਤੀ ਸੰਗ ਜਾਣਿਓ ਸੋ ਜਾਏ। ਜਿਹੜਾ ਪਰਮੇਸ਼ਰ ਹੈ ਨਾ ਕੁਦਰਤ ਦੁਆਰਾ ਜਾਣਿਆ ਜਾਂਦਾ। ਨਹਿ ਆਪਣ ਆਪ ਕਿਸ ਨੂੰ ਲਿਖਾਏ। ਉਹ ਜੀ ਕਹਿੰਦੇ ਪਰਮੇਸ਼ਰ ਆਪਣੇ ਆਪ ਨੂੰ ਕਿਸੇ ਨੂੰ ਲਿਖਾਉਂਦਾ ਜਣਾਉਂਦਾ ਨਹੀਂ ਹੈ। ਨਰ ਕਹੈ ਜੇ ਦੇਖਿਓ ਨਿਜ ਨਾ ਨੈਣ। ਉਹ ਜਿਮੀਦਾਰ ਪੁਰਸ਼ ਕਹਿਣ ਲੱਗਿਆ ਮਹਾਰਾਜ ਜੇ ਅੱਖਾਂ ਨਾਲ ਉਹ ਦੇਖਿਆ ਹੀ ਨਹੀਂ ਹੋ ਜਾਏਗਾ। ਕਿਸ ਪਾਸ ਕਹੋ ਜਾਚਨ ਸੋ ਬੈਨ। ਫਿਰ ਕਿਹਦੇ ਕੋਲੋਂ ਮਹਾਰਾਜ ਮੈਂ ਬਚਨ ਕਹਿ ਕੇ ਮੰਗ ਕਰਾਂਗਾ ਜਦੋਂ ਦਿਸਦਾ ਤਾਂ ਹੈ ਨਹੀਂ ਅੱਖਾਂ। ਜਾਣੋ ਨਾ ਕੁਦਰਤੀ ਕੌਣ ਹੋਏ। ਦੂਜੀ ਮਹਾਰਾਜ ਜਿਹੜਾ ਤੁਸੀਂ ਕੁਦਰਤ ਕਿਹਾ ਹੈ ਉਹ ਮੈਂ ਕੁਦਰਤ ਨੂੰ ਵੀ ਜਾਣਦਾ ਨਹੀਂ ਵੀ ਉਹ ਕੌਣ ਹੈ ਕੋਈ। ਕੁਛ ਪਤਾ ਦੇ ਹੋ ਹਾ ਲਖ ਵਸੋਏ। ਇਸ ਕਰਕੇ ਕੁਦਰਤ ਦੇ ਸੰਬੰਧ ਵਿੱਚ ਵੀ ਮਹਾਰਾ ਮੈਨੂੰ ਕੋਈ ਪਤਾ ਦੇਵੋ ਜਿਸ ਕਰਕੇ ਮੈਂ ਜਾਣ ਸਕਾਂ ਵੀ ਆਹ ਪਰਮੇਸ਼ਰ ਆ ਉਹਦੀ ਕੁਦਰਤ ਹੈ। ਤੂੰ ਜਾਏ ਧਾਮ ਲਾਂਗੁਲ ਜੇ ਆਨ। ਗੁਰੂ ਮਹਾਰਾਜ ਕਹਿੰਦੇ ਵੀ ਜੇ ਤੂੰ ਕਹਿੰਦੇ ਕੁਦਰਤ ਦੇਖਿਆ ਦੇਖਣਾ ਚਾਹੁੰਦਾ ਹੈ ਤੂੰ ਕਹਿੰਦੇ ਇਸ ਤਰ੍ਹਾਂ ਕਰਦੇ ਵੀ ਜਾ ਕੇ ਤੇ ਹਲ ਵਗੈਰਾ ਲਾਇਆ। ਅਬ ਬਾਹੋ ਬੋਵ ਛਿਤ ਬੈਨ ਮਾਨ। ਸਾਡਾ ਵਚਨ ਮੰਨ ਕੇ ਤੇ ਹੁਣੇ ਕਹਿੰਦੇ ਬਾਹ ਕੇ ਕਹਿੰਦੇ ਖੇਤੀ ਬੀਜ ਦੇ। ਜਬ ਉੱਗਾ ਖੇਤ ਪੁੰਨ ਪੱਕ ਜਾਏ। ਕਹਿੰਦੇ ਅੰਨ ਉੱਗ ਪਵੇਗਾ ਖੇਤੀ ਪੱਕ ਜਾਏਗੀ। ਤਬ ਲਖੋ ਕੁਦਰਤੀ ਹੋਏ ਕਾਏ। ਫਿਰ ਤੂੰ ਜਾਣ ਲਵੀ ਵੀ ਕੋਈ ਕੁਦਰਤ ਵੀ ਹੈਗੀ। ਸੁਣ ਗਯੋ ਸਦਨ ਗੁਰ ਬਚਨ ਮਾਨ। ਗੁਰੂ ਮਹਾਰਾਜ ਦਾ ਬਚਨ ਮੰਨ ਕੇ ਜਿਮੀਦਾਰ ਘਰ ਵੱਲ ਚਲੇ ਆ ਗਿਆ। ਪੁਨ ਨਰਨ ਨਿਕਟ ਕੀਨੋ ਬਖਾਨ। ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਕੋਲੋਂ ਬਚਨ ਕਿਹਾ ਉਸ ਹੈ ਸਾਧ ਵਹਿਰ ਮਮ ਖੇਤ ਪਾਸ। ਮੇਰੇ ਖੇਤ ਦੇ ਕੋਲ ਬੰਨੇ ਤੇ ਇੱਕ ਸਾਧੂ ਆਇਆ ਬੈਠਾ, ਤਿੰਨ ਕਹੇ ਬਚਨ ਇਹ ਬਿਦ ਪ੍ਰਕਾਸ਼। ਉਹਨੇ ਵੀ ਇਸ ਤਰ੍ਹਾਂ ਦੇ ਜਿਹੜੇ ਬਚਨ ਪ੍ਰਗਟੀ ਕਹੇ ਹੈ ਵੀ ਤੂੰ ਲਿਆ ਕੇ ਦਾਣੇ ਖੇਤ ਵਿੱਚ ਬੀਜ ਤੇ ਉੱਗ ਪੈਣਗੇ, ਬੜਾ ਤਨ ਖੇਤ ਪੱਕ ਜਾਏਗਾ, ਅਨਾਜ ਆ ਜਾਏਗਾ। ਪ੍ਰਿਥਮੇ ਸਿਮਰੋ ਕਰਤਾਰ ਨਾਮ। ਉਹਨਾਂ ਨੇ ਕਿਹਾ ਵੀ ਖੇਤ ਬੀਜਣ ਤੋਂ ਪਹਿਲਾਂ ਕਰਤਾਰ ਦਾ ਨਾਮ ਪਹਿਲਾਂ ਯਾਦ ਕਰਨਾ ਹੈ। ਪੁਨ ਬੋਏ ਖੇਤ ਹੋਏ ਸਿੱਧ ਕਾਮ। ਫਿਰ ਬਈ ਜ਼ਿਮੀਦਾਰਾਂ ਤੂੰ ਖੇਤੀ ਬੀਜ ਦਈ, ਤੇਰਾ ਕੰਮ ਪੂਰਾ ਹੋ ਜਾ। ਸੁਰ ਨਰਨ ਕਾਨ ਸਭ ਹਾਸ ਕੀਨ। ਉਹ ਜ਼ਿਮੀਦਾਰ ਤੋਂ ਸੁਣ ਕੇ ਪਿੰਡ ਦੇ ਲੋਕਾਂ ਨੇ ਸੁਣ ਕੇ ਉਹਨਾਂ ਮਖੌਲ ਜਾ ਕੀਤਾ। ਮਨ ਜਾਣ ਤਾਹੇ ਕੋ ਬੁੱਧਹੀਨ। ਮਨ ਵਿੱਚ ਜਾਣ ਲਿਆ ਵੀ ਇਹ ਜਿਹੜਾ ਜ਼ਿਮੀਦਾਰ ਬੁੱਧੀ ਤੋਂ ਰਹੇ ਤਾਂ ਕਮਲਾ ਹੈ। ਬਿਨ ਮੇਹੋ ਖੇਤ ਕਿਸ ਰੀਤ ਹੋਏ। ਜ਼ਿਮੀਦਾਰ ਕਮਲਿਆ, ਜਦੋਂ ਬੱਦਲ ਤਾਂ ਪਈ ਨੀ, ਬਾਰਿਸ਼ ਤਾਂ ਪਈ ਨੀ, ਮੀਂਹ ਨੀ ਪਿਆ, ਖੇਤ ਕਿਸ ਤਰ੍ਹਾਂ ਹੋਊਗਾ? ਤੂੰ ਤੂੰ ਜਾਏ ਬੀਜ ਘਰ ਪੂਰਸ ਹੋਏ। ਅਸੀਂ ਤਾਂ ਨਹੀਂ ਤੇਰੀ ਗੱਲ ਮੰਨਦੇ, ਕਹਿੰਦੇ ਤੂੰ ਵੀ ਜਾ ਕੇ ਬੀਜ ਲਾ ਤੇ ਆਪਣਾ ਘਰ ਭਰ ਲਾ, ਕਹਿੰਦੇ ਇਹਨਾਂ ਨਾਲ। ਸੁਣ ਬੈਨ ਤੈਨੂੰ ਕੇ ਯੁਕਤ ਹਾਸ। ਇਸ ਤਰ੍ਹਾਂ ਕਹਿੰਦੇ ਲੋਕਾਂ ਦੇ ਜਿਹੜੇ ਬਚਨ ਹੈ ਨਾ ਹਾਸੇ ਸਹਿਤ ਸੁਣ ਕੇ, ਗੁਰ ਢਿੱਗ ਆਇਓ ਹੋ ਘਰ ਉਦਾਸ। ਬਹੁਤ ਪ੍ਰਾਮ ਜਾ ਹੋ ਕੇ ਜੀਵੀਦਾਰ ਸਤਿਗੁਰੂ ਦੇ ਕੋਲਾ ਪਹੁੰਚਿਆ ਹੈ। ਬਚ ਕਹੇ ਹਸੀ ਮੁਝ ਮਨ ਯਕੀਨ। ਜਦੋਂ ਮੈਂ ਲੋਕਾਂ ਨੂੰ ਬਚਨ ਕਹੇ, ਉਹਨਾਂ ਨੇ ਤਾਂ ਮੈਨੂੰ ਹਾਸੀ ਜੀ ਕੀਤੀ, ਮਖੌਲ ਜਿਹਾ ਕੀਤਾ, ਟਿਚਰਾਂ ਕੀਤੀ। ਸਭ ਜਾਣੈ ਮਨ ਮੈਂ ਬੁੱਧਹੀਨ। ਸਾਰੇ ਮਾਰਾ ਪਿੰਡ ਦੇ ਲੋਕ ਤੇ ਮੈਨੂੰ ਜਾਣਦੇ ਵੀ ਬੀਬੀ ਬੁੱਧੀ ਤੋਂ ਬਗੈਰ ਮੂਰਖ ਜ਼ਿਮੀਦਾਰ। ਵਰਖਾ ਬਿਨ ਕੈਸੇ ਖੇਤ ਹੋਏ। ਉਹ ਮੈਨੂੰ ਕਹਿੰਦੇ ਉਹ ਦੱਸ, ਬਾਰਿਸ਼ ਤਾਂ ਪਈ ਨਹੀਂ ਹੈ, ਬਾਰਿਸ਼ ਤੋਂ ਬਿਨਾਂ ਕਿਵੇਂ ਖੇਤੀ ਭਲਾ ਕਿਵੇਂ ਹੋਊਗੀ? ਇਹ ਜਾਣਤ ਹੈ ਸਭ ਥਾਨ ਲੋਏ। ਇਸ ਲੋ ਥਾਂ ਦੇ ਸਾਰੇ ਲੋਕ ਜਾਣਦੇ ਵੀ ਬਾਰਿਸ਼ ਤੋਂ ਬਗੈਰ ਖੇਤੀ ਨਹੀਂ ਹੁੰਦੀ ਹੈ। ਸੁਣ ਕਹੇ ਗੁਰੂ ਤੂੰ ਬੀਜ ਆਨ। ਗੁਰੂ ਮਹਾਰਾਜ ਕਹਿੰਦੇ ਬਈ ਤੂੰ ਸਾਡਾ ਬਚਨ ਸੁਣ ਤੇ ਆ ਕੇ ਖੇਤ ਬੀਜ। ਨਹਿ ਉੱਗੈ ਖੇਤ ਹਮ ਹੈ ਜਮਾਨ। ਜੇ ਵੀ ਤੇਰਾ ਖੇਤ ਨਾ ਉੱਗੇ ਤੇ ਅਸੀਂ ਵਿੱਚ ਜਾਮਨ ਹੈਗੇ। ਜੇ ਬੀਜ ਬੋਏ ਜਾਵੇ ਅਕਾਥ। ਜੇ ਤੇਰਾ ਕਹਿੰਦੇ ਬੀਜ ਬੀਜਿਆ ਹੋਵੇ ਐਵੇਂ ਨਿਸਫਲ ਚਲਿਆ ਜਾਵੇ। ਹਮ ਦੇਵਹ ਤੇ ਤੋਂ ਤੋਹੇ ਹਾਥ। ਕਹਿੰਦੇ ਤੂੰ ਬੀਜ ਬੀਜਿਆ ਹੋਇਆ ਗਿਆ ਓਨਾ ਕੁ ਤੇਰੇ ਹੱਥਾਂ ਵਿੱਚ ਅਸੀਂ ਦੇ ਦਿਆਂਗੇ। ਸੁਣ ਭਈ ਧੀਰ ਲਾਂਗਲ ਲਗਾ ਲਿਆ। ਗੁਰੂ ਮਹਾਰਾਜ ਦੇ ਸੁਣ ਕੇ ਜੀਵੀਦਾਰ ਨੂੰ ਧੀਰਜ ਹੋਏ, ਆਈ ਹਲ ਜਾ ਲੈ ਆਇਆ। ਪੁਨ ਹੱਥ ਬੰਦ ਦੀਨੀ ਰਜਾਏ। ਪੁਨ ਹੱਥ ਬੰਦ ਲੀਨੀ ਰਜਾਏ। ਦੋਵੇਂ ਹੱਥ ਜੋੜ ਕੇ ਸਤਿਗੁਰੂ ਦੀ ਆਗਿਆ ਲੈ ਲਈ। ਕਰਤਾਰ ਸਿਮਰ ਕੈ ਭੂਮ ਵਾਹੇ। ਗੁਰੂ ਮਹਾਰਾਜ ਦਾ ਜਿਕਾ ਅਨੁਸਾਰ ਕਹਿੰਦੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਧਰਤੀ ਨੂੰ ਇਹਨੇ ਹਲਨੇ ਨਾਲ ਵਾਹਿਆ ਹੈ। ਗੋ ਧੂਮ ਬੀਜ ਦੀਨੀ ਸੋਤਾਹੇ। ਉਸ ਵੇਲੇ ਕਹਿੰਦੇ ਕਣਕ ਜੀ ਜਿਹੜੀ ਬੀਜ ਦਿੱਤੀ ਇਸਨੇ ਉਸ ਵਿੱਚ। ਗੁਰ ਚਰਨ ਬੰਦ ਕਰ ਬੈਸ ਆਨ। ਫਿਰ ਗੁਰੂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਤੇ ਆ ਬੈਠਾ ਹੈ। ਉਰ ਕੀਨੀ ਸ਼ਰਧਾ ਨਹਿ ਡੁਲਾਨ। ਇਹਦੇ ਵੀ ਸ਼ਰਧਾ ਧਾਰੀ ਕੀਤੀ ਹੈ, ਮਨ ਨੂੰ ਡੁਲਾਇਆ ਨਹੀਂ ਹੈ। ਨਿਸ ਗਯੋ ਧਾਮ ਪੁਨ ਭਈ ਭੋਰ। ਜਦੋਂ ਕਹਿੰਦੇ ਰਾਤ ਨੂੰ ਘਰੇ ਚਲੇ ਗਿਆ ਤੇ ਅਗਲੀ ਫਿਰ ਸਵੇਰ ਹੋਇਆ ਹੀ। ਚੱਲ ਆਏ ਦੇਖਿਓ ਖੇਤ ਔਰ। ਇਸ ਤਰ੍ਹਾਂ ਕਹਿੰਦੇ ਚੱਲ ਕੇ ਆਇਆ ਆਪਣੇ ਖੇਤ ਦੇ ਤਰਫ ਦੇਖਿਆ ਇਸਨੇ। ਸਬਜੀ ਸੋ ਲਖੀ ਤਬ ਨੌ ਬਹਾਰ। ਕਹਿੰਦੇ ਸਾਰੀ ਜਿਹੜੀ ਧਰਤੀ ਹੈ ਹਰਿਆਵਲ ਤਾਂ ਸਹਿਜ ਜਣੀ ਦੇਖੀ ਹੈ ਤੇ ਨੌ ਬਹਾਰ ਨਵੀਂ ਫੁੱਟੀ ਪਈ ਹੈ। ਜਨ ਬਹੁਤ ਦਿਵਸ ਕੀ ਇਹ ਸਵਾਰ। ਇਉਂ ਜਾਣੀ ਦਿਸ ਰਹੀ ਹੈ ਵੀ ਬਹੁਤ ਦਿਨਾਂ ਦੀ ਇਹ ਜਿਹੜੀ ਪਾਣੀ ਸਹਿਤ ਖੇਤੀ ਬੀਜੀ ਹੋਈ ਹੈ ਤੇ ਬਹੁਤ ਹਰੀ ਭਰੀ ਹੈ। ਕਰ ਹਰਖ ਬੰਦ ਗੁਰ ਚਰਨ ਰੇਨ। ਹਾਂ ਖੁਸ਼ੀ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਚਰਨਾਂ ਦੀ ਧੂੜ ਲਈ ਹੈ। ਸ਼ਰਧਾ ਸੋ ਬਦੀ ਜੋ ਮੋਖ ਦੇਨ। ਮੁਕਤੀ ਦਾਤੇ ਸਤਿਗੁਰੂ ਹੈ, ਉਹਨਾਂ ਦੀ ਹਿਰਦੇ ਵਿੱਚ ਇਹਦੇ ਸ਼ਰਧਾ ਵੱਧ ਗਈ ਹੈ। ਪੁਰ ਨਰਨ ਸੁਣੇ ਆਚਰਜ ਮਾਨ। ਜਦੋਂ ਪਿੰਡ ਦੇ ਲੋਕਾਂ ਨੇ ਸੁਣਿਆ ਵੀ ਕੱਲ ਜ਼ਿਮੀਦਾਰ ਖੇਤ ਬੀਜ ਕੇ ਪਾਇਆ, ਅੱਜ ਹਰਾ ਭਰਾ ਕਰਿਆ, ਉਹਨਾਂ ਨੇ ਬੜੀ ਹੈਰਾਨੀ ਜੀ ਮੰਨੀ। ਸਭ ਧਾਏ ਹੇ ਰਹਿ ਸਾਚ ਜਾਨ। ਇਸ ਤਰ੍ਹਾਂ ਕਹਿੰਦੇ ਸੱਚਾ ਵੀ ਗੱਲ ਕਹਿ ਰਿਹਾ ਕਿ ਖੇਤੀ ਹਰੀ ਭਰੀ ਹੋ ਗਈ, ਉਗ ਪਈ ਹੈ, ਦੇਖਣ ਵਾਸਤੇ ਨਾ ਦੌੜ ਦੌੜ ਆਉਂਦੇ ਹਨ। ਅਸ ਜਾਨ ਅਜਮਤੀ ਉਰਪ ਮਾਨ, ਇਸ ਤਰ੍ਹਾਂ ਵੇਖ ਕੇ ਖੇਤ ਹਰਾ ਭਰਾ ਮਾਰਨ ਨੂੰ ਸ਼ਕਤੀ ਵਾਲਾ ਜਾਣ ਕੇ, ਗੁਰ ਤੀਰ ਪਹੁੰਚੇ ਸਿਦਕ ਠਾਨ, ਬੜਾ ਭਰੋਸਾ ਤਾਰ ਕੇ ਉਹ ਲੋਕ ਜਿਹੜੇ ਮਹਾਰਾਜ ਦੇ ਨੇੜੇ ਆ ਪਹੁੰਚੇ। ਕਰ ਬੰਦਨਾ ਸੋ ਧਰ ਭੇਟ ਸੋਏ, ਮਹਾਰਾਜ ਨੂੰ ਕਹਿੰਦੇ ਭੇਟਾ ਰੱਖ ਕੇ ਮੱਥਾ ਟੇਕਦੇ, ਵਿਦ ਬੂਝ ਹੀ ਜਿਵ ਅੰਨ ਹੋਏ। ਫਿਰ ਉਹ ਤਰੀਕਾ ਪੁੱਛਦੇ ਆ, ਕਹਿੰਦੇ ਮਹਾਰਾਜ ਜਿਸ ਤਰ੍ਹਾਂ ਇਹਦੇ ਖੇਤ ਵਿੱਚ ਅੰਨ ਹੋ ਗਿਆ, ਗੁਰਾ ਹੋ ਗਏ, ਗੁਰ ਕੀਨ ਦਇਆ ਦੀਨੀ ਰਜਾਏ। ਉਸ ਵੇਲੇ ਸਤਿਗੁਰੂ ਜੀ ਨੇ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਦਇਆ ਕਰਕੇ ਆਗਿਆ ਦਿੱਤੀ ਹੈ। ਕਰਤਾਰ ਨਾਮ ਰਸਨਾ ਧਿਆਏ, ਬੀਜਣ ਤੋਂ ਪਹਿਲਾਂ ਵੀ ਪਰਮੇਸ਼ਰ ਦਾ ਨਾਮ ਤੁਸੀਂ ਜਵਾਨ ਨਾਲ ਧਿਆਉਣਾ ਹੈ। ਤੋਟਕ ਛੰਦ ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ, ਜਿਹੜਾ ਖੇਤੀ ਦਾ ਕੰਮ ਹੈ ਉਹ ਹੱਥਾਂ ਨਾਲ ਕਰਦੇ ਰਹੇ। ਹਰ ਨਾਮ ਉਚਾਰ ਹਿਰਦੈ ਧਰੀਏ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਹਿਰਦੇ ਵੀ ਧਾਰੀ ਰੱਖੇ, ਹਿਰਦੇ ਕਰਕੇ ਨਾਮ ਜਪੀ ਜਾਈਏ। ਵਰਖਾ ਹਿਤ ਜਾਚੋ ਬੰਦ ਕਰਨ, ਜਦੋਂ ਬਾਰਿਸ਼ ਦੀ ਲੋੜ ਹੋਵੇ ਦੋਵੇਂ ਹੱਥ ਜੋੜ ਕੇ ਬਾਰਿਸ਼ ਮੰਗੋ। ਬਹੁ ਨੀਰ ਭਰੈ ਹੋਏ ਖੇਤ ਧਰਨ, ਉਹ ਤਾਂ ਕਹਿੰਦੇ ਪਾਣੀ ਪਊਗਾ ਖੇਤ ਧਰਤੀ ਤੇ ਹਰੇ ਭਰੇ ਹੋ ਜਾਣਗੇ। ਧਰ ਆਇਸ ਸੀਸ ਚੱਲੇ ਸਭ ਹੀ, ਜਿੰਨੇ ਲੋਕ ਆਗਿਆ ਨੂੰ ਮੰਨ ਕੇ ਕਹਿੰਦੇ ਚਲੇ ਗਏ। ਪਰ ਬੀਜ ਬੋਇਓ ਹਲ ਤੇ ਤਬ ਹੀ, ਕਹਿੰਦੇ ਹਲ ਲੈ ਕੇ ਸਾਰਿਆਂ ਨੇ ਸ੍ਰੇਸ਼ਟ ਬੀਜ ਬੀਜਤੇ। ਭਲ ਖੇਤ ਉਗੇ ਹਰਿਆਵਲ ਸੋ, ਗੁਰੂ ਮਹਾਰਾਜ ਦੇ ਬਚਨਾਂ ਨਾਲ ਕਹਿੰਦੇ ਐ ਚੰਗੇ ਖੇਤ ਉਗੇ ਹਰਿਆਵਲਤਾ ਸਹਿਤ। ਪੁਰ ਸ਼ੋਕ ਨਸਿਓ ਸੁਬ੍ਰਤ ਬ੍ਰਤ ਲਾਵਲ ਸੋ, ਪੁਰ ਸ਼ੋਕ ਨਸਿਓ ਸਭ ਸਰਬ ਤਾਵਲ ਸੋ। ਹਾਂ, ਇਸ ਤਰ੍ਹਾਂ ਸਾਰਾ ਜਿਹੜਾ ਸ਼ੋਕ ਹੈ ਬੜੀ ਛੇਤੀ ਕਹਿੰਦੇ ਸ਼ਹਿਰ ਚੋਂ ਨਾਸ ਹੋ ਗਿਆ। ਸਮਰੱਥ ਵੱਡੋ ਕਹਿ ਸੰਤ ਭਲੋ, ਆਪੋ ਵਿੱਚ ਹੀ ਕਹਿੰਦੇ ਵੀ ਇਹ ਸੰਤ ਬੜਾ ਚੰਗਾ, ਬੜਾ ਤਾਕਤ ਵਾਲਾ ਹੈ। ਇਸ ਆਇਸ ਕੇ ਅਨੁਸਾਰ ਚੱਲੋ, ਆਪਾਂ ਵੀ ਰਾਜਾ ਦਾ ਖੇੜਾ ਛੱਡੀਏ, ਸੰਤ ਦੀ ਆਗਿਆ ਵੀ ਚੱਲਿਆ ਕਰੀਏ। ਵਰਖਾ ਵਿਦ ਬੂਜਨ ਕੀਨ ਜਬੈ, ਜਦੋਂ ਕਹਿੰਦੇ ਬਾਰਿਸ਼ ਦੀ ਵਿਧੀ ਪੁੱਛਣਾ ਕੀਤੀ ਸਤਿਗੁਰੂ ਪਾਸੋਂ, ਗੁਰੂ ਨਾਨਕ ਵਾਕ ਉਚਾਰ ਤਬੈ, ਗੁਰੂ ਮਹਾਰਾਜ ਨੇ ਉਸ ਵੇਲੇ ਜ਼ਿਮੀਂਦਾਰਾਂ ਨੇ ਉਹ ਬਚਨ ਕਿਹਾ। ਵਿਦ ਸੰਗ ਤੇ ਹਾਵਲ ਕੋ ਕਰੀਏ, ਕਦੇ ਵੀ ਜ਼ਿਮੀਂਦਾਰੋ ਵਿਧੀ ਨਾਲ ਤਰੀਕੇ ਨਾਲ ਕੜਾ ਪ੍ਰਸ਼ਾਦੀ ਦੇ ਤਿਆਰ ਕਰ ਲੋ। ਸਤਨਾਮ ਗੁਰੂ ਹਿਰਦੈ ਧਰੀਏ, ਤੇ ਸਤਨਾਮ ਵਾਹਿਗੁਰੂ ਵਾਹਿਗੁਰੂ ਹਿਰਦੇ ਵਿੱਚ ਨਾਮ ਧਾਰੀਏ। ਸਭ ਸੰਗਤ ਹੋ ਇੱਕ ਥਾਂ ਜਬੈ, ਜਦੋਂ ਵੀ ਸਾਰੀ ਸਤਸੰਗਤ ਇੱਕ ਜਗ੍ਹਾ ਇਕੱਠਿਆ ਹੋ ਜਾਵੇ। ਕਰ ਬੰਦ ਕਰੋ ਅਰਦਾਸ ਤਬੈ, ਫੇਰ ਬਈ ਸਾਰੇ ਹੱਥ ਜੋੜ ਕੇ ਵਾਹਿਗੁਰੂ ਅੱਗੇ ਅਰਦਾਸ ਕਰੋ। ਵਰਖਾ ਪੁਨ ਜਾਚੋ ਦੀਨ ਮਨ, ਮਨ ਦੇ ਵਿੱਚ ਬਹੁਤ ਨਿਮਰਤਾ ਸਹਿਤ ਆਈ ਨਿਮਾਨ ਹੋ ਕੇ ਬਾਰਿਸ਼ ਮੰਗੋ। ਬਹੁ ਨੀਰ ਭਰੈ ਹੋਏ ਖੇਤ ਅਨੰ, ਇਸ ਤਰ੍ਹਾਂ ਵੀ ਬਹੁਤਾ ਪਾਣੀ ਬਾਰਿਸ਼ ਪਏਗੀ ਤੇ ਅੰਨ ਖੇਤ ਵਿੱਚ ਹੋ ਜਾਏ। ਸੁਨ ਸੋ ਬਿਦ ਕੀਨ ਮਿਲੇ ਤਬ ਹੀ, ਗੁਰੂ ਮਹਾਰਾਜ ਤੋਂ ਸੁਣ ਕੇ ਮਿਲ ਕੇ ਉਹ ਸਾਰੀ ਵਿਧੀ ਕੀਤੀ ਲੋਕਾਂ ਨੇ। ਕਰਤਾਰ ਨਾਮ ਜਪੈ ਸਭ ਹੀ, ਸਾਰਿਆਂ ਨੇ ਕਹਿੰਦੇ ਮਿਲ ਕੇ ਪਰਮੇਸ਼ਰ ਦਾ ਨਾਮ ਜਪਿਆ। ਅਰਦਾਸ ਤੇ ਹਾਵਲ ਕੀ ਕਰਕੇ, ਕੜਾ ਪ੍ਰਸ਼ਾਦ ਤਿਆਰ ਕਰਕੇ ਫਿਰ ਅਰਦਾਸ ਕੀਤੀ। ਪੁਨ ਸੀਸਨ ਕੋ ਧਰਨੀ ਧਰਕੇ, ਜਾਨ ਤੇਰੇ ਭਾਣੇ ਸਰਬੱਤ ਭਲਾ ਕਿਹਾ ਤੇ ਸਾਰਿਆਂ ਨੇ ਧਰਤੀ ਤੇ ਸੀਸ ਰੱਖੇ। ਵਰਖਾ ਬਹੁ ਜਾਚਨ ਕੀਨ ਸਬੈ, ਅਰਦਾਸ ਵਿੱਚ ਬਹੁਤੀ ਬਾਰਿਸ਼ ਪਈ ਬਵੇ ਇਉਂ ਮੰਗ ਕੀਤੀ। ਘਨ ਘੋਰ ਉੱਠੇ ਘਨ ਘੋਰ ਤਬੈ, ਉਸੇ ਵੇਲੇ ਕਹਿੰਦੇ ਜਿਹੜੇ ਬੱਦਲ ਹੈ ਨਾ ਗਰਜਦੇ ਹੋਏ ਬਹੁਤੇ ਉੱਠ ਖੜੋਤੇ। ਤੇ ਕਾਲ ਸੁਬਾਂਛਤ ਨੀਰ ਪਰਿਓ, ਉਸ ਸਮੇਂ ਜਿੰਨਾ ਲੋਕ ਚਾਹੁੰਦੇ ਸੀ ਮਨ ਭਾਉਂਦਾ ਕਹਿੰਦੇ ਪਾਣੀ ਪੈ ਗਿਆ, ਬਾਰਿਸ਼ ਪੈ ਗਈ। ਸਭ ਦੇਸ਼ ਦੁਕਾਲ ਆਤੰਕ ਹਰਿਓ, ਸਾਰਾ ਜਿਹੜਾ ਦੇਸ਼ ਵਿੱਚ ਕਾਲ ਪਿਆ ਸੀ ਉਹਦਾ ਡਰ ਸੀ, ਸਭ ਨਾਸ ਹੋ ਗਿਆ। ਸੁਣ ਕੇ ਮਹਿਮਾ ਮਹਿ ਪਾਲਕ ਸੋ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਮਹਿਮਾ ਸੁਣ ਕੇ ਉੱਥੋਂ ਦਾ ਜਿਹੜਾ ਰਾਜਾ ਸੀ, ਕਰ ਆਵਨ ਤਾਤ ਕਾਲਕ ਸੋ, ਬੜੀ ਛੇਤੀ ਸਤਿਗੁਰੂ ਸਤਿਗੁਰੂ ਕੋਲ ਆਉਣਾ ਕੀਤਾ ਹੈ। ਬਹੁ ਭੇਟ ਲਏ ਭੱਟ ਭੀਰ ਬੜੀ, ਬਹੁਤੀ ਭੇਟਾ ਲੈ ਲਈ ਹੈ ਤੇ ਬੜੇ ਸੂਰਵੀਰਾਂ ਦੀ ਨਾਲ ਭੀੜ ਲੈ ਲਈ। ਸ਼ਰਧਾ ਔਰ ਆਨ ਵਧੀਕ ਗੱਡੀ, ਹਿਰਦੇ ਵਿੱਚ ਸ਼ਰਧਾ ਆ ਕੇ ਬਹੁਤੀ ਗੱਡੀ ਗਈ, ਬਹੁਤੀ ਹਿਰਦੇ ਵਿੱਚ ਸ਼ਰਧਾ ਖੁੱਬ ਗਈ ਹੈ। ਕਰੁਣਾ ਕਰ ਰਾਜਤ ਥਾਏ ਜਹਾ, ਕਿਰਪਾ ਦੀ ਖਾਨ ਜਿਸ ਥਾਂ ਤੇ ਮਹਾਰਾ ਬਰਾਜ ਰਹੇ ਸਜ ਰਹੇ। ਪਹੁੰਚੋ ਚਿਤ ਚਾਹੇ ਕਰੰਤ ਤਹਾ, ਜਿਤ ਵੀ ਚਾਹਨਾ ਕਰਦਾ ਉੱਥੇ ਆਪ ਜਿਆ ਰਾਜਾ। ਮਨ ਦੀਨ ਭਇਓ ਅਸ਼ਟਾਂਗ ਕਰੀ, ਮਨ ਵਿੱਚ ਨੀਨਤਾ ਸਹਿਤ ਹੋ ਕੇ ਅੱਠ ਅੰਗ ਲਾ ਕੇ ਇਸਨੇ ਨਮਸਕਾਰ ਕੀਤੀ ਹੈ। ਬਹੁ ਬੈਨ ਬਿਨੈ ਭਨ ਹੰ ਜੋ ਜਰੀ, ਬਹੁਤੇ ਬੇਨਤੀ ਦੇ ਬਚਨ ਕਰ ਕਹੇ ਹਨ ਜਿਸ ਕਰਕੇ ਹੰਗਤਾ ਮਮਤਾ ਸੜ ਗਈ ਹੈ। ਤੁਮ ਸੰਤ ਸੰਪੂਰਨ ਹੋ ਜੋਤ ਕਲਾ, ਕਹਿਣ ਲੱਗਿਆ ਮਹਾਰਾਜ ਤੁਸੀਂ ਪੂਰੇ ਸੰਤ ਹੋ ਤੇ ਇਸਰਾਂ ਕਲਾ ਦੀਆਂ ਸ਼ਕਤੀਆਂ ਦੇ ਜੋਤ ਕੀ ਸੰਯੁਕਤ ਹੋ। ਉਪਦੇਸ਼ ਜੈ ਨਿਜ ਹੋਏ ਭਲਾ, ਇਸ ਤਰ੍ਹਾਂ ਮਹਾਰਾਜ ਮੇਰਾ ਭਲਾ ਹੋ ਜਾਏ, ਉਸ ਤਰ੍ਹਾਂ ਮੈਨੂੰ ਆਪਣਾ ਉਪਦੇਸ਼ ਦੇਈਏ। ਅਨਜਾਨ ਪਨੇ ਮਹਿ ਦੇਸ਼ ਸਭੈ, ਮਹਾਰਾਜ ਬਿਨਾਂ ਜਾਣੇ ਤੋਂ ਇਹ ਸਾਰੇ ਦੇ ਇਲਾਕੇ ਵਿੱਚ। ਕਰਤਾਰ ਨ ਜਾਣੈ ਕੌਣ ਕਵੈ, ਵੀ ਪਰਮੇਸ਼ਰ ਨੂੰ ਨੀ ਜਾਣਦੇ ਸੀ ਵੀ ਕੌਣ ਹੈ ਤੇ ਕਦੇ ਕਦੋਂ ਹੋਇਆ ਹੈ। ਬਰਖਾ ਮਗਵਾ ਜਪਤੇ ਜਬ ਹੀ, ਅਸੀਂ ਤਾਂ ਮਹਾਰਾਜ ਜਦੋਂ ਇੰਦਰ ਨੂੰ ਜਪਦੇ ਹੁੰਦੇ ਯਾਦ ਕਰਦੇ ਸੀ ਉਹਦੇ ਬਾਰਿਸ਼ ਪੈ ਜਾਂਦੀ ਸੀ। ਬਹੁ ਹੋਏ ਪਕੈ ਕ੍ਰਿਸ਼ ਜੋਤ ਸਭ ਹੀ, ਬਹੁਤ ਹੀ ਬਾਰਿਸ਼ ਹੋ ਜਾਂਦੀ ਸੀ ਤੇ ਸਾਰੀ ਸਾਡੀ ਖੇਤੀ ਪਕ ਜਾਂਦੀ ਸੀ। ਇਹ ਰੀਤ ਪਰੰਪਰ ਦੇਸ਼ ਬਿਖੈ, ਸਾਡੀ ਇਹ ਪਹਿਲਾਂ ਤੋਂ ਲੈ ਕੇ ਇਸ ਇਲਾਕੇ ਵਿੱਚ ਇਹ ਰੀਤੀ ਮਰਯਾਦਾ ਸੀ। ਤੁਮ ਆਨ ਹਟਾਵਨ ਕੀਨ ਲਖੈ, ਹਾਂ ਤੁਸੀਂ ਮਹਾਰਾਜ ਆ ਕੇ ਰੀਤੀ ਹਟਾ ਦਿੱਤੀ, ਇਹਨੂੰ ਜਾਣਿਆ ਵੀ ਇਹ ਮਾੜੀ ਰੀਤੀ ਹੈ, ਮਾੜੀ ਮਰਜ਼ਾਦਾ ਹੈ। ਅਬ ਜੋ ਵਿਦ ਦੇਹ ਬਤਾਏ ਹਮੈ, ਹੁਣ ਮਹਾਰਾਜ ਜਿਹੜੀ ਤਰੀਕੇ ਵਿਧੀ ਹੈ ਜਿਹੜਾ ਤਰੀਕਾ ਤੁਸੀਂ ਸਾਨੂੰ ਦੱਸ ਦੇਵੋਗੇ। ਮਿਲ ਸੋ ਕਰਹੀ ਅਨੁਸਾਰ ਸੋ ਮੈਂ, ਅਸੀਂ ਮੈਂ ਮਹਾਰਾਜ ਸਾਰਿਆਂ ਦੇ ਲੋਕਾਂ ਨਾਲ ਮਿਲ ਕੇ ਅਨੁਸਾਰ ਹੋ ਕੇ ਕਰਾਂਗਾ। ਜਿਹ ਤੇ ਸੁਖ ਪਾਵੈ ਲੋਕ ਸਭੈ, ਇਸ ਕਰਕੇ ਮੇਰੇ ਸਮੇਰ ਸਾਰੇ ਲੋਕ ਮਹਾਰਾਜ ਸੁਖ ਪਾਉਣ। ਪਰ ਲੋਕਾਂ ਹੋ ਹੋਏ ਅਬੈ, ਇਸ ਤਰ੍ਹਾਂ ਪ੍ਰਲੋਕ ਦੇ ਵਿੱਚ ਵੀ ਸਾਰੇ ਲੋਕ ਮਹਾਰਾਜ ਭੈ ਤੋਂ ਰਹਿਤ ਹੋਣ। ਲਖ ਕੈ ਮਹਿਮਾ ਗਰਵੀ ਤੁਮਰੀ, ਹੇ ਸਤਿਗੁਰੂ ਤੁਹਾਡੀ ਭਾਰੀ ਮਹਿਮਾ ਜਾਣ ਕੇ, ਮਤ ਹੋਏ ਰਹੀ ਦ੍ਰਿੜਤਾ ਹਮਰੀ, ਮੇਰੀ ਬੁੱਧੀ ਦੇ ਵਿੱਚ ਬੜੀ ਪੱਕੀ ਸ਼ਰਧਾ ਹੋ ਰਹੀ। ਸ਼ਰਧਾ ਭਰ ਵਾਕ ਸੁਨੇ ਜਬ ਹੀ, ਸ਼ਰਧਾ ਨਾਲ ਭਰੇ ਹੋਏ ਬਚਨ ਜਦੋਂ ਸਤਿਗੁਰੂ ਨੇ ਸੁਣੇ ਹਨ, ਪਦ ਪਾਹੁਲ ਦੇਤ ਭਏ ਤਬ ਹੀ, ਉਦੋਂ ਉੱਥੋਂ ਦੇ ਰਾਜੇ ਨੂੰ ਮਹਾਰਾਜ ਨੇ ਚਰਨਾਂ ਦੀ ਪਾਹੁਲ ਦੇ ਦਿੱਤੀ। ਉਪਦੇਸ਼ ਦਿਓ ਭਜੀਏ ਹਰ ਕੋ, ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਨੂੰ ਜਪਣਾ ਹੈ। ਸਤ ਸੰਗਤ ਪ੍ਰੇਮ ਕਰੋ ਉਰ ਕੋ, ਹਿਰਦੇ ਦੇ ਵਿੱਚ ਸਤਸੰਗਤ ਦੇ ਨਾਲ ਪ੍ਰੇਮ ਪਿਆਰ ਕਰਨਾ। ਇਸ਼ਨਾਨ ਕਰੋ ਇੱਕ ਜਾਮ ਨਿਸਾ, ਇੱਕ ਪਹਿਰ ਰਾਤ ਰਹਿ ਜਾਵੇ ਫਿਰ ਇਸ਼ਨਾਨ ਕਰਨਾ ਹੈ। ਮਿਲ ਕੀਰਤ ਕੋ ਕਰ ਲੇ ਹੋ ਰਸਾ, ਧਰਮਸਾਦ ਵਿੱਚ ਮਿਲ ਕੇ ਤੇ ਇਸ ਤਰ੍ਹਾਂ ਕਹਿੰਦੇ ਬਹੁਤ ਕਹਿੰਦੇ ਕੀਰਤਨ ਕਰਕੇ ਵਾਹਿਗੁਰੂ ਦੀ ਸਿਫਤ ਸਲਾਘਾ ਕਰਕੇ ਆਨੰਦ ਲਓ। ਧਰਮਸਾਲ ਵਿਸਾਲ ਭਲੀ ਕਰੀਏ, ਮਹਾਰਾਜ ਕਹਿੰਦੇ ਵੀ ਆਪਣੇ ਇਲਾਕੇ ਵਿੱਚ ਬਹੁਤ ਚੰਗੀ ਧਰਮਸਾਲਾ ਬਣਾ ਲੈਣਾ ਕਰੀਏ। ਈਰਖਾ ਪਰਖਾ ਸ਼ਰਕੋ ਹਰੀਏ, ਜਿਹੜੀ ਈਰਖਾ ਹੈ ਤੇ ਕਠੋਰਤਾ ਹੈ ਛੜ ਫਰੇਵ ਇਹਨੂੰ ਛੜ ਦਈਏ, ਨਾਸ ਕਰ ਦੇ। ਸਤ ਸੀਲ ਸੰਤੋਖ ਸ਼ਿਮਾ ਧਰਨੀ, ਸੱਚ ਬੋਲਣਾ, ਨਰਮ ਸੁਭਾਅ ਰੱਖਣਾ, ਸੰਤੋਖ ਧਾਰਨਾ, ਸ਼ਿਮਾ ਧਾਰਨੀ, ਸਹਾਰਨ ਸ਼ਕਤੀ ਰੱਖਣਾ। ਹਰ ਲੋਲ ਪਤਾ ਕਰਨਾ ਕਰਨੀ, ਇਸੇ ਤਰ੍ਹਾਂ ਚੰਚਲਤਾ ਹੀ ਛੱਡ ਕੇ ਤੇ ਸਭ ਦੇ ਉੱਪਰ ਕਿਰਪਾ ਹੀ ਕਰਨੀ, ਤਰਸ ਕਰਨਾ। ਚਛ ਹੇਰ ਸ਼ੁਦਾ ਤੁਰ ਦੇ ਅਸਨਾ, ਅੱਖਾਂ ਨਾਲ ਕਹਿੰਦੇ ਜਿਹੜਾ ਭੁੱਖ ਨਾਲ ਵਿਆਕਲ ਹੋਇਆ ਉਹਨੂੰ ਦੇਖ ਕੇ ਭੋਜਨ ਦੇਣਾ। ਨਗ ਨੰਗ ਨਰਕੋ ਦੀਜੀਏ ਬਸਨਾ, ਜਿਹੜਾ ਕਹਿੰਦੇ ਮਨੁੱਖ ਹੋਵੇ ਪੜਦ ਹੋਵੇ ਉਹਨੂੰ ਪਰਦਾ ਪਾਉਣ ਵਾਸਤੇ ਵਸਤਰ ਦੇ ਦੇਣਾ। ਮਿਲ ਸੰਤਨ ਕਾਲ ਬਤੀਤ ਕਰੋ। ਜਿਹੜੇ ਸਿਮਰਨ ਵਾਲੇ ਸੰਤਾਂ ਨਾਲ ਮਿਲ ਜੁਲ ਕੇ ਆਪਣਾ ਸਮਾਂ ਬਤੀਤ ਕਰੋ। ਭਵ ਸਾਗਰ ਕੋ ਨਿਰਸੰਸ ਤਰੋ। ਇਸ ਤਰ੍ਹਾਂ ਵੀ ਸੰਸਾਰ ਸਮੁੰਦਰ ਤੋਂ ਬਿਨਾਂ ਸੰਸੇ ਤੁਸੀਂ ਤਰ ਜਾਓਗੇ। ਸੁਣ ਕੇ ਉਪਦੇਸ਼ ਸੋ ਨਾਮ ਸਬੈ। ਇਸ ਤਰ੍ਹਾਂ ਮਹਾਰਾਜ ਤੋਂ ਉਪਦੇਸ਼ ਤੇ ਨਾਮ ਸੁਣ ਕੇ ਸਾਰਿਆਂ ਨੇ ਕਰ ਬੰਦਾ ਹੈ ਬੰਧਨ ਕੀਨ ਤਬੈ। ਰਾਜੇ ਦੇ ਸਮੇਤ ਸਾਰੇ ਲੋਕ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦੇ। ਧਰਮਸਾਲ ਰਚੀ ਤਤਕਾਲ ਤਹਾ। ਉੱਥੇ ਬੜੀ ਛੇਤੀ ਲੋਕਾਂ ਨੇ ਧਰਮਸਾਲਾ ਬਣਾ ਲਈ। ਅਰਬਿੰਦ ਬਿਲੋਚਨ ਬੈਸ ਜਹਾ। ਜਿੱਥੇ ਗੁਰੂ ਨਾਨਕ ਸਾਹਿਬ ਕੋਲ ਵਰਗੇ ਨੇਤਰਾਂ ਵਾਲੇ ਬੈਠ ਰਹੇ ਸਨ। ਗੁਣ ਖਾਨ ਇਸੋ ਉਪਕਾਰ ਕਰਿਓ। ਹਾਂ, ਜੋ ਗੁਣਾਂ ਦੇ ਖਾਨ ਸਤਿਗੁਰੂ ਉਹਨਾਂ ਨੇ ਇਸ ਤਰ੍ਹਾਂ ਪਰਉਪਕਾਰ ਕੀਤਾ। ਕਰਤਾਰ ਭਜੇ ਸਭ ਦੇਸ਼ ਤਰਿਓ। ਕਹਿੰਦੇ ਕਰਤਾਰ ਨੂੰ ਜਪਣ ਲੱਗ ਪਏ ਸਾਰਾ ਇਲਾਕਾ ਤਰ ਗਿਆ। ਦਿਨ ਕੇਤਕ ਸ੍ਰੀ ਗੁਰ ਦੇਸ਼ ਤਿਸੀ। ਗੁਰੂ ਮਹਾਰਾਜ ਜੀ ਉਸ ਇਲਾਕੇ ਵਿੱਚ ਕੁਝ ਕਦੇ ਨਾ। ਨਰ ਕੀਨ ਉਧਾਰ ਰਹੇ ਸੋ ਜਸੀ। ਮਹਾਰਾਜ ਜੀ ਰਹੇ ਹਨ ਤੇ ਇਸ ਤਰ੍ਹਾਂ ਕਹਿੰਦੇ ਸਾਰਿਆਂ ਨੂੰ ਜਸ ਕਰਨ ਦਾ ਉਪਦੇਸ਼ ਦਿੱਤਾ। ਸ਼ਿਤ ਪਾਲ ਪ੍ਰਜਾ ਸਭ ਆਵਤ ਹੈ। ਰਾਜਾ ਵੀ ਸਾਰੀ ਪ੍ਰਜਾ ਵੀ ਆਉਂਦੀ ਹੈ। ਪਗ ਬੰਧਨ ਕੈ ਸੁਖ ਪਾਵਤ ਹੈ। ਚਰਨਾਂ ਤੇ ਮੱਥੇ ਟੇਕ ਕੇ ਸੁਖ ਪਾਉਂਦੇ ਹੈ। ਸੁਣ ਸ੍ਰੀ ਮੁਖ ਤੇ ਸੁਖਵੰਤ ਗਿਰਾ। ਗੁਰੂ ਮਹਾਰਾਜ ਸਵਾਏ ਮਾਨ ਵਸਤੋਂ ਸੁਖ ਵਾਲੀ ਬਾਣੀ ਸੁਣਦੇ। ਸਭ ਕੋ ਔਰ ਪ੍ਰੇਮਕ ਸੰਗ ਭਰਾ। ਸਾਰਿਆਂ ਦਾ ਜਿਹੜਾ ਹਿਰਦਾ ਹੈ ਪ੍ਰੇਮ ਦੇ ਨਾਲ ਭਰ ਗਿਆ ਹੈ। ਸਿਮਰਹ ਹਰ ਨਾਮ ਹੈ ਪ੍ਰੀਤ ਕਰੈ। ਸਾਰੇ ਕਹਿੰਦੇ ਨਾਮ ਨਾਲ ਹੀ ਪ੍ਰੀਤੀ ਕਰਦੇ ਤੇ ਪ੍ਰੀਤੀ ਨਾਲ ਨਾਮ ਹੀ ਸਿਮਰਦੇ। ਮਿਲ ਆਪਸ ਮੈਂ ਬਹੁ ਭਾਉ ਧਰੈ। ਮਿਲ ਜੁਲ ਕੇ ਇੱਕ ਦੂਸਰੇ ਨਾਲ ਬੜਾ ਪ੍ਰੇਮ ਰੱਖਦੇ। ਦੋਹਰਾ ਰਾਹਕ ਪੂਰਬ ਸਿੱਖ ਜੋ। ਜਿਹੜਾ ਸਭ ਤੋਂ ਪਹਿਲਾਂ ਜ਼ਿਮੀਦਾਰ ਮਰਨ ਨੂੰ ਆ ਕੇ ਮਿਲਿਆ ਸੀ। ਬੋਲਿਓ ਦੁਆਕਾਰ ਬੰਦ। ਦੋਵੇਂ ਹੱਥ ਜੋੜ ਕੇ ਬੋਲਿਆ ਕੁਦਰਤ ਕੋ ਕੁਛ ਪਤਾ ਮੁਝ। ਮਹਾਰਾਜ ਤੁਸੀਂ ਕਹਿੰਦੇ ਬਾਕੀ ਤਾਂ ਬਾਰਿਸ਼ ਪੁਆ ਤੀ, ਕਰਦਾਰ ਦਾ ਨਾਮ ਜਪਵਾ ਤਾ, ਜਿਹੜੀ ਪਰਮੇਸ਼ਰ ਦੀ ਕੁਦਰਤ ਹੈ ਉਹਦਾ ਥੋੜਾ ਬਹੁਤਾ ਪਤਾ ਦੱਸੋ ਜੀ। ਦਰਸਾਵਹੁ ਸੁਖ ਕੰਦ। ਸੁਖਾਂ ਦੇ ਬੱਦਲ ਰੂਪ ਕੁਦਰਤ ਦੇ ਦਰਸ਼ਨ ਤਾਂ ਤੁਸੀਂ ਕਰਵਾ ਹੀ ਦਿਓ ਨਾ ਮੈਨੂੰ। ਸ਼ੰਕਰ ਛੰਦ ਸੁਣ ਕਰ ਤਿਹ ਕੇ ਬਚ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਜੀ ਨੇ ਉਹ ਜ਼ਿਮੀਦਾਰ ਦੇ ਬਚਨਾਂ ਨੂੰ ਸੁਣ ਕੇ ਕਰੀ ਗਿਰਾ ਉਚਾਰ। ਇਸ ਤਰ੍ਹਾਂ ਮੁਖੋਂ ਬਚਨ ਕਿਹਾ। ਜਾਹੁ ਖੇਤ ਮਹਿ ਬੂਟ ਉਪਾਰ ਹੋ। ਜ਼ਿਮੀਦਾਰਾ ਜਾ ਕੇ ਆਪਣੇ ਖੇਤ ਵਿੱਚ ਇੱਕ ਜਿਹੜਾ ਬੂਟਾ ਜਾ ਤੂੰ ਪੁੱਟ। ਦੇਖੋ ਕੁਦਰਤ ਭਾਰ। ਕਹਿੰਦੇ ਪਰਮੇਸ਼ਰ ਦੀ ਭਾਰੀ ਕੁਦਰਤ ਨੂੰ ਦੇਖ ਲੈ। ਆਚਰਜ ਜਿਹੇ ਕੋ ਰੂਪ ਲਖਿਅਤ। ਪਰਮੇਸ਼ਰ ਦਾ ਜਿਹੜਾ ਸਰੂਪ ਹੈ ਆਚਰਜੀ ਜਾਣਿਆ ਜਾਂਦਾ। ਸਕੈ ਕੌਣ ਨਾ ਚੀਨ। ਕੌਣ ਕੋ ਦੇ ਸਰੂਪ ਆਚਰਜ ਨੂੰ ਜਾਣ ਸਕਦਾ। ਸੁਰ ਨਰ ਅਸੁਰ ਐ ਤਰਹਿ ਤਾਕੇ। ਦੇਵਤੇ ਮਨੁੱਖ ਦੈਤ ਸੱਪ ਸਭ ਉਸ ਤਰ ਜਾਂਦੇ ਆ। ਉਰਦ ਜਿਨ ਇਹ ਕੀਨ। ਜਿਸਨੇ ਆ ਕਹਿੰਦੇ ਉੱਪਰ ਜਿਹੜਾ ਆਕਾਸ਼ ਹੈ ਇਹ ਵੀ ਕਿਹਦੇ ਪੈਦਾ ਕੀਤਾ। ਨਿਜ ਕਾਨ ਸੁਣ ਮਤਵਾਨ ਮਾਨਵ। ਆਪਣੇ ਕੰਨਾਂ ਵਿੱਚ ਸੁਣ ਕੇ ਜਿਹੜਾ ਬੁੱਧੀ ਵਾਲਾ ਮਨੁੱਖ ਜੀਵੀਦਾਰ ਹੈ। ਖੇਤ ਮਹਿ ਤਬ ਜਾਏ। ਆਪਣੇ ਖੇਤ ਵਿੱਚ ਜਾ ਕੇ ਗੋਧੂਮ ਬੂਟ ਉਖਾੜ ਦੇਖਿਓ। ਕਣਕ ਦਾ ਇੱਕ ਬੂਟਾ ਜਾ ਫੁੱਟ ਕੇ ਉਹਨੇ ਦੇਖਿਆ ਹੈ। ਰਹਿਓ ਔਰ ਬਿਸਮਾਏ। ਇਹਦੇ ਵਿੱਚ ਬੜਾ ਆਚਰਜਾ ਹੀ ਹੋ ਰਿਹਾ। ਅੰਗਾਰ ਅਗਨੀ ਅਰਨ ਦੀਸਤ। ਅੱਗ ਦੇ ਜਿਹੜੇ ਅੰਗਾਰ ਹੈ ਲਾਲ ਲਾਲ ਦਿਸਦੇ ਹੈ। ਤੇਜ ਨਹਿ ਸਹਿ ਜਾਏ। ਕਹਿੰਦੇ ਤੇਜ ਆ ਉਹਨਾਂ ਦਾ ਸੇਕ ਸਾਰਿਆ ਨੀ ਜਾਂਦਾ। ਸਭ ਲੋਕ ਹੇਰਨ ਹੇਤ ਦਾਰੇ। ਸਾਰੇ ਜਿਹੜੇ ਲੋਕ ਦੇਖਣ ਵਾਸਤੇ ਭੱਜੇ। ਬਹੁਤ ਜਿਨ ਮਨ ਚਾਏ। ਇਹਨਾਂ ਦੇ ਮਨ ਦੇ ਵਿੱਚ ਕਹਿੰਦੇ ਦੇਖਣ ਦਾ ਚਾਅ ਬੜਾ ਚੜਿਆ ਹੈ। ਹੇਰ ਹੇਰ ਆਚਰਜ ਮਨ ਹੈ। ਵੇਖ ਕੇ ਬੜੀ ਆਚਰਜਤਾ ਮੰਨਦੇ। ਅਗਨ ਪਰ ਭਿਖ ਖੇਤ। ਅੱਗ ਦੇ ਉੱਪਰ ਹੀ ਖੇਤ ਹਰਾ ਭਰਾ ਹੈ। ਜਿਹੇ ਸ਼ੋਭਾ ਜਰਸੀ ਦਾਰ ਦਰੁੱਤ ਸਭ। ਕਹਿੰਦੇ ਅੱਗ ਦੇ ਨਾਲ ਛੋਹਦਿਆਂ ਹੋਇਆਂ ਲੱਕੜਾਂ ਸੜ ਜਾਂਦੀਆਂ। ਹਰੀ ਹਰੀ ਭੀ ਕੇ ਖੇਤ। ਕਿਸ ਕਾਰਨ ਕਰਕੇ ਕਹਿੰਦੇ ਅੱਗ ਦੇ ਉੱਪਰ ਖੇਤੀ ਹਰੀ ਭਰੀ ਹੋਈ ਪਈ ਹੈ। ਕਰਤਾਰ ਕੁਦਰਤ ਆਤ ਬਲ ਬਲਿਸ਼ਟ ਹੈ, ਵੀ ਕਰਤਾਰ ਦੀ ਜਿਹੜੀ ਕੁਦਰਤ ਹੈ ਬੜੀ ਬਲਵਾਨ ਹੈ। ਕੀਨ ਅਚਰਜ ਬਾਤ, ਕਹਿੰਦੇ ਉਹਨੇ ਅਚਰਜੀ ਗੱਲ ਕੀਤੀ ਹੈ ਕੁਦਰਤ ਨੇ। ਹੈ ਅਗਨ ਉਪਰ ਕ੍ਰਿਸ਼ ਬ੍ਰਿਧਤ, ਦੇਖ ਲੋ ਕਹਿੰਦੇ ਅਗਨੀ ਦੇ ਉੱਪਰ ਖੇਤੀ ਬਲ ਫੁੱਲ ਰਹੀ। ਹਰੀ ਬਹੁ ਜਿਨ ਪਾਤ, ਹਰੀ ਭਰੀ ਹੈ ਬਹੁਤੀ ਜੇ ਪੱਤਰੇ ਹੈ। ਕਰਤਾਰ ਬਹੁਰ ਲਿਖਾਏ ਕੁਦਰਤ, ਪਰਮੇਸ਼ਰ ਨੂੰ ਜਣਾ ਕੇ ਤੇ ਕੁਦਰਤ ਨੂੰ ਦਿਖਾ ਕੇ ਸਤ ਨਾਮ ਜਪਾਏ, ਸਾਰਿਆਂ ਨੂੰ ਸਤ ਨਾਮ ਵਾਹਿਗੁਰੂ ਜਪਾਇਆ ਹੈ। ਘਰ ਧਰਮਸ਼ਾਲਾ ਗ੍ਰਾਮ ਗ੍ਰਾਮ ਹੈ, ਸਮੂਹ ਪਿੰਡਾਂ ਵਿੱਚ ਧਰਮਸ਼ਾਲਾ ਤਿਆਰ ਕਰਵਾਈਆਂ। ਨਾਮ ਦਾਨ ਦ੍ਰਿੜਾਏ, ਸਾਰਿਆਂ ਲੋਕਾਂ ਨੂੰ ਨਾਮ ਦਾਨ ਪੱਕਿਆ ਕਰਾਇਆ। ਤਬ ਕੀਨ ਦੇਸ਼ ਪਵਿੱਤਰ ਸਗਰੋ, ਗੁਰੂ ਮਹਾਰਾਜ ਨੇ ਸਾਰੇ ਇਲਾਕੇ ਨੂੰ ਪਵਿੱਤਰ ਕਰ ਦਿੱਤਾ। ਲੱਗੇ ਕੀਰਤ ਗਾਣ, ਸਾਰੇ ਲੋਕ ਕਹਿੰਦੇ ਲੱਗ ਗਏ ਮਹਿਮਾ ਵਡਿਆਈ ਗਾਉਣ। ਸ਼ੁਭ ਚੱਲੀ ਰੀਤ ਪੁਨੀਤ ਸਿੱਖੀ, ਸੋਹਣੀ ਕਹਿੰਦੇ ਰੀਤੀ ਪਵਿੱਤਰ ਸਿੱਖੀ ਦੀ ਚੱਲ ਪਈ। ਸਤਿਗੁਰੂ ਕੁਰਬਾਨ, ਸਾਰੇ ਸਤਿਗੁਰੂ ਤੋਂ ਕੁਰਬਾਨ ਜਾਂਦੇ, ਜਾਂ ਕਵੀ ਕਹਿੰਦਾ ਇਸੇ ਗੁਰੂ ਤੋਂ ਮੈਂ ਵੀ ਕੁਰਬਾਨ ਜਾਂਦਾ। ਨਰ ਕਰਹਿ ਕੀਰਤ ਪ੍ਰੀਤ ਯੁਤ, ਹਾਂ ਜਿੰਨੇ ਲੋਕ ਆ ਬੜੀ ਪ੍ਰੀਤੀ ਸਹਿਤ ਵਾਹਿਗੁਰੂ ਦੀ ਵਡਿਆਈ ਕਰਦੇ। ਉਰ ਧਰੀ ਸ਼ਰਧਾ ਨਾਮ, ਨਾਮ ਵਿੱਚ ਹਿਰਦੇ ਦੀ ਬੜੀ ਸ਼ਰਧਾ ਧਾਰਨ ਕੀਤੀ। ਬਰ ਪਰਮ ਦਾ ਅਪ ਵਰਗ ਸਿਮਰਨ, ਸ੍ਰੇਸ਼ਟ ਕਹਿੰਦੇ ਮਹਾਨ ਕਹਿੰਦੇ ਜਿਹੜੀ ਕੇਵਲ ਮੁਕਤੀ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਸਿਮਰਨ ਕਰਦੇ। ਧਰਮ ਅਰਥ ਹੈ ਕਾਮ, ਸਵੈ ਧਰਮ ਵਿੱਚ ਕਹਿਮ ਰਹੀ ਪ੍ਰਾਰਥਨਾ ਵਾਸਤੇ ਤੇ ਇਸੇ ਤਰ੍ਹਾਂ ਕਾਮਨਾ ਪੂਰੀਆਂ ਲਈ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ, ਜਿਸ ਨਾਮ ਦੇ ਨਾਲ ਸੁਖਾਂ ਦਾ ਘਰ ਵਾਹਿਗੁਰੂ ਪ੍ਰਾਪਤ ਹੁੰਦਾ। ਤਰੇ ਪਤਤ ਅਨੇਕ, ਅਨੇਕਾਂ ਜਿਹੜੇ ਪਾਪੀ ਨਿਗਰੇ ਗਰਕੇ ਤਰ ਗਏ। ਜੋ ਗੈਨ ਛੋਨੀ ਨਾਗ ਸਦਨਾ, ਜਿਹੜੇ ਆਕਾਸ਼ ਧਰਤੀ ਤੇ ਪਤਾਲ ਤੇ ਹੋਰ ਘਰਾਂ ਵਿੱਚ ਬ੍ਰਹਮ ਅੰਡਾ ਹੈ ਟੇਕ, ਇਸੇ ਤਰ੍ਹਾਂ ਬ੍ਰਾਂਡ ਰੂਪ ਅੰਡੇ ਦਾ ਆਸਰਾ ਹੈ। ਤੇਹ ਕੋ ਮੁਨਾਫਕ ਨਾਮ ਪੂਰਬ, ਉਸਦਾ ਕਹਿੰਦੇ ਜਿਹੜਾ ਮੁਨਾਫਕ ਦੇਸ਼ ਸੀ ਉਸਦਾ ਜਿਹੜਾ ਨਾਮ ਹੈ। ਫਿਰ ਸਤਿਗੁਰ ਦੀਨ, ਮਹਾਰਾਜ ਨੇ ਉਹ ਬਦਲ ਦਿੱਤਾ ਵੀ ਮੁਨਾਫਕ ਨਾਮ ਨੀ ਰੱਖਣਾ ਹੈ। ਕੁਨ ਦੇਸ਼ ਸਵਾਲਿਓ ਰਾਖਿਓ, ਫਿਰ ਇਸ ਇਲਾਕੇ ਦਾ ਨਾਮ ਮਹਾਰਾਜ ਨੇ ਸਵਾਲੇ ਰੱਖਦਾ ਵੀ ਇਹ ਸੋਹਣਾ ਇਲਾਕਾ ਹੈ। ਕਰ ਰੀਤ ਰੁਚਰ ਨਵੀਨ, ਜਿਹੜੀ ਸੋਹਣੀ ਮਰਜ਼ਾਦਾ ਰੀਤੀ ਕਾਇਮ ਕਰ ਦਿੱਤੀ। ਇਸ ਭਾਂਤ ਕਰ ਉਪਕਾਰ ਤਿੰਨ ਪਰ, ਜਾਲਾ ਜੀ ਕਹਿੰਦੇ ਇਸ ਤਰ੍ਹਾਂ ਲੋਕਾਂ ਉੱਪਰ ਪਰਉਪਕਾਰ ਕਰਕੇ। ਚੱਲਣ ਮਨਸਾ ਕੀਨ, ਮਹਾਰਾਜ ਨੇ ਇੱਥੋਂ ਚਲੇ ਜਾਣ ਦੀ ਇੱਛਾ ਕੀਤੀ। ਭਵ ਸੇਤ ਕੀਰਤ ਕਰਨ ਧਰਨੀ, ਇਹਨਾਂ ਨੇ ਧਰਤੀ ਉੱਪਰ ਕਹਿੰਦੇ ਕੀਰਤੀ ਦਾ ਪੁੱਲ ਬਣਾਉਣ ਕਿਹਨੇ ਕੀਤਾ। ਜਾਹੇ ਸਿੱਖ ਸੁਖ ਦੀਨ, ਇਹਨਾਂ ਨੇ ਬੜਾ ਭਾਰੀ ਸਿੱਖਾਂ ਨੂੰ ਸੁੱਖ ਬਖਸ਼ਿਆ ਹੈ। ਕਰ ਭੂਪ ਪਰਜਾ ਪਰ ਖੁਸ਼ੀ, ਰਾਜੇ ਤੇ ਪਰਜਾ ਉੱਪਰ ਬਹੁਤ ਖੁਸ਼ੀ ਕਰਦੇ ਆ। ਗੁਰ ਗਏ ਆਨ ਅਸਥਾਨ, ਗੁਰੂ ਮਹਾਰਾਜ ਕਿਸੇ ਹੋਰ ਅਸਥਾਨ ਨੂੰ ਚਲੇ ਗਏ। ਪਸ਼ਚਾਤ ਨਰ ਝੂਰਤ ਹਿਰਦੈ, ਮਹਾਰਾਜ ਦੇ ਜਾਣ ਤੋਂ ਬਾਅਦ ਪਿੱਛੋਂ ਲੋਕ ਹਿਰਦੇ ਵਿੱਚ ਬਹੁਤ ਝੂਰਦੇ। ਤਬ ਰਹੇ ਹਮ ਅਨਜਾਨ, ਜਦੋਂ ਗੁਰੂ ਮਹਾਰਾਜ ਜੀ ਸਿੱਥੇ ਰਹੇ ਸੀ ਅਸੀਂ ਅਨਜਾਨ ਹੀ ਬਣੇ ਰਹੇ, ਬੇਸਮਝ ਬਣੇ ਰਹੇ। ਕਰ ਸੇਵ ਤਿਨਕੀ ਤ੍ਰਿਪਤ ਭੇਨ ਹੈ, ਉਹਨਾਂ ਦੀ ਸੇਵਾ ਕਰਕੇ ਅਸੀਂ ਤ੍ਰਿਪਤ ਨਹੀਂ ਹੋਏ। ਪਾਏ ਦਰਸ ਅਮੋਲ, ਬੜੇ ਅਮੋਲਕ ਦਰਸ਼ਨ ਪਾਏ। ਭਜ ਸਰਨ ਗੁਰ ਸੰਤੋਖ ਸਿੰਘ, ਕਵੀ ਸੰਤੋਖ ਸਿੰਘ ਜੀ ਕਹਿੰਦੇ ਤੂੰ ਵੀ ਐਸੇ ਗੁਰੂ ਨਾਨਕ ਸਾਹਿਬ ਦੇ ਸ਼ਰਨ ਨੂੰ ਭਾਜ। ਨਿਤ ਪਾਏ ਆਨੰਦ ਅਡੋਲ, ਉਹਨਾਂ ਲੋਕਾਂ ਵਾਂਗੂ ਬੜਾ ਕਹਿੰਦੇ ਆਨੰਦ ਜਿਹੜਾ ਅਡੋਲ ਹੈ ਉਹ ਪ੍ਰਾਪਤ ਕਰ ਲਏਗਾ। ਇਸ ਕਰਕੇ ਆਪਣੇ ਆਪ ਨੂੰ ਕਵੀ ਕਹਿੰਦਾ ਵੀ ਜਿਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਪਦੇਸ਼ਾਂ ਨੂੰ ਮੰਨ ਕੇ ਉਹ ਸਾਰੇ ਇਲਾਕੇ ਨੇ ਸੁੱਖ ਪਾਇਆ, ਅਡੋਲ ਸੁੱਖ ਪਾਇਆ, ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਸ਼ਰਨਾਂ ਨੂੰ ਤੂੰ ਵੀ ਭਜ ਕੇ ਪੈ ਪ੍ਰਾਪਤ ਕਰ। ਇਸ ਕਰਕੇ ਤੂੰ ਵੀ ਡੋਲਣ ਤੋਂ ਰਹਿਤ, ਜਿਹੜਾ ਆਨੰਦ ਹੈ ਜਾਂ ਅਤੋਲ ਪਾਠ ਹੋਵੇ ਤੋਲਣ ਤੋਂ ਰਹਿਤ ਤੂੰ ਆਨੰਦ ਪਾਵੇਂ। ਇੱਥੇ ਪ੍ਰਸੰਗ ਪੂਰਾ ਕਰ ਦਿੱਤਾ ਹੈ, ਸਮਾਂ ਵੀ ਪੂਰਾ ਹੋ ਗਿਆ ਹੈ। ਅਗਲਾ ਪ੍ਰਸੰਗ ਆਪਾਂ ਇਸੇ ਤਰ੍ਹਾਂ ਪੜ੍ਹ ਕੇ ਲਾਹਾ ਲਵਾਂਗੇ। ਕੱਲ੍ਹ ਸੰਗਰਾਂਦ ਦਾ ਦਿਹਾੜਾ ਵੀ ਹੈ, ਇਸ ਸੰਬੰਧ ਵਿੱਚ ਸੁੰਦਰ ਦੀਵਾਨ ਸਜਣਗੇ, 12 ਮਾਹਾਂ ਦਾ ਪਾਠ ਹੋਵੇਗਾ, ਮਹੀਨੇ ਦੀ ਵਿਚਾਰ ਹੋਵੇਗੀ।